ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਸਰਬ ਸੌਜ ਕਾਲੂ ਅਨਵਾਈ ਰੀਤ ਸ਼ਰਾਧ ਕਰਨੇ ਬਨਵਾਈ ਭੋਜਨ ਕਰਿਉ ਦਿਜਨ ਕੇ ਹੇਤਾ ਪੀਰ ਪੂਰ ਭਰ ਰਹੀ ਨਿਕੇਤਾ ਸਰਬ ਸੌਜ ਕਾਲੂ ਅਨਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਗੁਰਸਿੱਖ ਸੰਗਤਾਂ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ ਕੀਰਤਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪ੍ਰਾਰੰਭ ਹੋਇਆ ਆਪਾਂ ਸਰਵਣ ਕਰਦੇ ਹਾਂ ਜੋ ਕੱਲ੍ਹ ਦੇ ਇਤਿਹਾਸ ਵਿੱਚ ਪ੍ਰਸੰਗ ਆਇਆ ਹੈ ਅੱਜ ਦਾ ਇਤਿਹਾਸ ਵਿੱਚ ਜੋ ਪ੍ਰਸੰਗ ਆਇਆ ਆ ਰਿਹਾ ਹੈ ਉਹਦੇ ਨਾਲ ਲੜੀ ਜੋੜਨ ਵਾਸਤੇ ਸੰਪਰਦਾ ਦੇ ਸੰਕੇਤੀ ਨਿਯਮਾਂ ਅਨੁਸਾਰ ਸੰਖੇਪ ਰੂਪ ਵਿੱਚ ਜਿਹੜਾ ਪ੍ਰਸੰਗ ਹੈ ਉਹ ਅੱਜ ਸੁਣਾਇਆ ਜਾ ਰਿਹਾ ਹੈ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਕਾਲੂ ਜੀ ਨੇ ਵਾਰ ਵਾਰ ਕਿਹਾ ਹੈ ਕਿ ਮੈਂ ਕਿੱਥੋਂ ਕਿੱਥੇ ਆਪ ਜੀ ਨੂੰ ਕਹੀ ਜਾਵਾਂਗਾ। ਇਹ ਮੇਰਾ ਤਾਂ ਇਹੋ ਖਿਆਲ ਹੈ ਵੀ ਤੁਸੀਂ ਆ ਫਕੀਰਾਂ ਵਾਲਾ ਭੇਖ ਜਿਹਾ ਲਾ ਕੇ ਗਿਸ਼ਤੀਆਂ ਵਾਲੇ ਕੱਪੜੇ ਪਹਿਨ ਕੇ ਇੱਥੇ ਘਰ ਵਿੱਚ ਹੀ ਪੱਕੇ ਤੌਰ 'ਤੇ ਰਹੋ। ਜਿਵੇਂ ਕੋਈ ਗ੍ਰਿਸ਼ਤੀ ਕੰਮ ਧੰਦਾ ਕਰਦੇ ਉਹਨਾਂ ਵਿੱਚੋਂ ਤੁਸੀਂ ਇੱਕ ਅਪਣਾ ਲਓ, ਜਿਹੜਾ ਵੀ ਜੀ ਕਰਦਾ ਖੇਤੀ ਕਰਨੀ ਖੇਤੀ, ਦੁਕਾਨ ਕਰਨੀ ਦੁਕਾਨ, ਵਪਾਰ ਬਿਜ਼ਨਸ ਕਰਨਾ ਉਹ। ਜਦੋਂ ਕਹੀ ਗਿਆ ਮੋਹ ਵਿੱਚ ਫਸਿਆ, ਗੁਰੂ ਮਹਾਰਾਜ ਨੇ ਮਿਹਰ ਦੀ ਨਿਗਾਹ ਕਰ ਦਿੱਤੀ ਅਤੇ ਮੋਹ ਮੇਟ ਦਿੱਤਾ ਹੈ ਅਤੇ ਫਿਰ ਸਮਝ ਗਿਆ ਵੀ ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਹੈ। ਫਿਰ ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਜੋ ਪਿੱਛੇ ਮੈਂ ਆਪ ਜੀ ਦੇ ਸੰਬੰਧ ਵਿੱਚ ਅਗਿਆਨਪੁਣੇ ਵਿੱਚ ਕਹਿੰਦਾ ਰਿਹਾ ਮਾਫ ਕਰ ਦਿਓ। ਹੁਣ ਪਤਾ ਚੱਲਿਆ ਵੀ ਆਪ ਤਾਂ ਮਹਾਂਪੁਰਖ ਹੋ, ਪਰਮੇਸ਼ਰ ਹੋ। ਮਹਾਰਾਜ ਜਿਹੜਾ ਪਰਮੇਸ਼ਰ ਹੈ, ਤੁਸੀਂ ਕਹਿੰਦੇ ਹੋ ਸਾਰੇ ਥਾਵਾਂ ਵਿੱਚ ਹੈ, ਸਰਵ ਵਿਆਪੀ ਹੈ। ਵੀ ਜੇ ਸਾਰੇ ਥਾਵਾਂ ਵਿੱਚ ਹੈ ਫਿਰ ਉਹ ਪਰਮੇਸ਼ਰ ਦਿਸਦਾ ਕਿਉਂ ਨਹੀਂ ਹੈ? ਗੁਰੂ ਮਹਾਰਾਜ ਜੀ ਨੇ ਇਹਨੂੰ ਸਮਝਾਉਣ ਵਾਸਤੇ ਕੋਈ ਦ੍ਰਿਸ਼ਟਾਂਤ ਪ੍ਰਮਾਣ ਦਿੱਤੇ ਕਿ ਹੇ ਪਿਤਾ, ਜਿਹੜਾ ਪਰਮੇਸ਼ਰ ਸਰਵ ਵਿਆਪੀ ਹੈ, ਸਾਰੇ ਥਾਵਾਂ ਵਿੱਚ, ਜਿਵੇਂ ਆਕਾਸ਼ ਸਾਰੇ ਪਰਿਪੂਰਨ ਹੈ, ਧਰਤੀ ਵਿੱਚ ਜਿਹੜਾ ਪਾਣੀ ਸਾਰੇ ਥਾਵਾਂ ਵਿੱਚ ਹੈ, ਔਰ ਫਿਰ ਵੀ ਕਿਤੇ ਜਿਹੜਾ ਪਾਣੀ ਹੈ, ਜਿਵੇਂ ਪਹਾੜਾਂ ਵਿੱਚ ਸੋਮੇ ਚਸ਼ਮੇ ਚੱਲਦੇ, ਉੱਥੇ ਉਹੀ ਵਗੀ ਜਾਂਦਾ ਪ੍ਰਗਟ ਪਰ ਤੱਕ। ਕਿਤੇ ਥੂਹ ਖੂਹ ਵਾਲੇ ਥਾਂ ਥੋੜ੍ਹਾ ਜਿਹਾ ਡੂੰਘਾ ਜਿਹਾ ਦਿਸਦਾ, ਉੱਥੇ ਯਤਨ ਕਰਕੇ ਵੀ ਪਾਣੀ ਕੱਢ ਲਈਦਾ। ਇਹ ਧਰਤੀ ਦੇ ਹੇਠ ਤਾਂ ਸਾਰੇ ਪਾਣੀ ਹੈਗਾ ਹੀ ਹੈਗਾ ਹੈ। ਇਸੇ ਤਰ੍ਹਾਂ ਪਰਮੇਸ਼ਰ ਹੈ, ਜਿਹੜੇ ਕੋਈ ਜਪ ਤਪ ਕਮਾਈ ਕਰਕੇ ਉਹ ਪਰਮੇਸ਼ਰ ਨੂੰ ਪ੍ਰਗਟ ਪ੍ਰਤੱਖ ਕਰ ਲੈਂਦੇ ਹੈ, ਉਹ ਜਿਹੜੇ ਐਸੇ ਗਿਆਨਵਾਨ ਪੁਰਸ਼ ਹੈ, ਉਹ ਤਾਂ ਇਉਂ ਹੀ ਹੈ ਜਿਵੇਂ ਜਲ ਦਾ ਸੋਮਾ ਚੱਲਦਾ ਹੋਵੇ, ਵਹਿੰਦਾ ਹੋਵੇ, ਪ੍ਰਤੱਖ ਪਾਣੀ ਦਿਸਦਾ ਹੀ ਹੈ। ਉਹ ਗਿਆਨਵਾਨਾਂ ਨੂੰ ਸੋਮੇ ਦੇ ਜਲ ਵਾਂਗੂ ਵਾਹਿਗੁਰੂ ਪ੍ਰਗਟ ਪ੍ਰਤੱਖ ਹੈ। ਜਤਰ ਜਤਰ ਦਿਸ਼ਟ ਜਾਤੀ, ਤਤੋ ਤਤੋ ਬ੍ਰਹਮ ਦਿਸ਼ਟਾਤੀ। ਜਿੱਧਰ ਜਿੱਧਰ ਉਹਦਾ ਨਿਗਾਹ ਜਾਂਦੀ ਹੈ, ਉੱਧਰ ਉੱਧਰ ਹੀ ਉਹਨਾਂ ਨੂੰ ਬ੍ਰਹਮ ਹੀ ਦਿਸਦਾ ਹੈ। ਬ੍ਰਹਮ ਦੀ ਸਹਿ ਬ੍ਰਹਮ ਸੁਣੀਏ, ਏਕ ਏਕ ਬਖਾਣੀਏ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਏ। ਜਿਵੇਂ ਨਾਮਦੇਵ ਜੀ ਉਹ ਨਿਗਾਹ ਖੁੱਲ੍ਹੀ ਸੀ, ਉਹ ਵੀ ਕਹਿੰਦਾ ਸੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨੀ ਕੋਈ। ਸੂਤ ਏਕ ਮਨ ਸਤ ਸੰਸ ਜੈਸੇ ਓਤ ਪੋਤ ਪ੍ਰਭ ਸੋਈ। ਜਾਂ ਇਹ ਬੈ ਬੀਠਲ ਉਹ ਬੈ ਬੀਠਲ, ਬੀਠਲ ਬਿਨ ਸੰਸਾਰ ਨਹੀਂ। ਉਤਪਤੀ ਲੈਤਾ ਕਰਨ ਵਾਲਾ ਜਿਹੜਾ ਪਰਮੇਸ਼ੁਰ, ਉਹ ਤੋਂ ਬਗੈਰ ਤਾਂ ਸੰਸਾਰ ਦੀ ਕੋਈ ਹੋਂਦ ਹਸਤੀ ਨਹੀਂ ਹੈ। ਆ ਜਿਹੜਾ ਦਿਸ ਰਿਹਾ ਹੈ ਹਰਾ ਭਰਾ, 18 ਪਾਰ ਬਨਾਸੀ ਜੜ ਚੇਤਨ, ਇਹ ਸਾਰਿਆਂ ਦੇ ਵਿੱਚ ਉਹੀ ਹੈ, ਉਹਦੇ ਕਰਕੇ ਦਿਸ ਰਹੇ। ਜੇ ਉਹ ਨਾ ਹੋਵੇ ਕੋਈ ਨਾ ਹੋਵੇ। ਜਿਹੜੇ ਗਿਆਨਵਾਨ ਪੁਰਸ਼ ਹੈ, ਉੱਥੇ ਵੀ ਜਲ ਦਾ ਸੋਮਾ ਵਹਿੰਦਾ ਹੁੰਦਾ ਹੈ, ਇਉਂ ਪ੍ਰਗਟ ਪ੍ਰਤੱਖ ਹੈ। ਦੂਜੇ ਖੂਹ ਦੇ ਪਾਣੀ ਵਾਂਗ ਜਿਹੜੇ ਕੋਈ ਜਗਿਆਸੂ ਲੋਕ ਹੈ, ਜਿਹੜੇ ਕੋਈ ਪ੍ਰਾਪਤੀ ਦੀ ਇੱਛਾ ਰੱਖ ਕੇ ਜਪ ਤਪ ਕਮਾਈ ਕਰ ਰਹੇ, ਸਾਧਨ ਕਰ ਰਹੇ ਹੈ, ਠੀਕ ਹੈ। ਖੂਹ ਦਾ ਜਲ ਹੇਠਾਂ ਹੁੰਦਾ, ਯਤਨ ਕੀਤੀਆਂ ਅਤੇ ਉਹ ਕੱਢ ਹੀ ਲਈਦਾ। ਇਹਾਂ ਜਿਹੜੇ ਜਗਿਆਸੂ ਲੋਕ ਹੈ, ਉਹਨਾਂ ਦੇ ਅੰਦਰ ਵੀ ਵਾਹਿਗੁਰੂ ਹੈ, ਖੂਹ ਦੇ ਜਲ ਵਾਂਗ ਹੈਗਾ ਹੈ। ਜਦੋਂ ਯਤਨ ਕਰੀ ਜਾਂਦੇ ਉੱਥੋਂ ਕੱਢ ਲੈਂਦੇ ਪਰਮੇਸ਼ੁਰ। ਇਸੇ ਤਰ੍ਹਾਂ ਬਾਕੀ ਹੈ, ਜਿਹੜਾ ਕੋਈ ਇੱਕ ਪੜਦੇ ਦਾ ਜਲ ਹੁੰਦਾ, ਜਿਵੇਂ ਧਰਤੀ ਉੱਪਰ ਪੜਦਾ ਹੈ ਹਰ ਪਾਸੇ, ਜਿੱਥੇ ਆਪਾਂ ਬੈਠੇ ਇੱਥੇ ਵੀ ਹੇਠਾਂ ਪਾਣੀ ਹੈਗਾ ਹੈ, ਜਿੱਥੇ ਘਰ ਸਾਡਾ ਮਕਾਨ ਉੱਥੇ ਵੀ ਹੈ। ਐਸਾ ਕੋਈ ਥਾਂ ਹੀ ਨਹੀਂ ਹੈ ਜਿੱਥੇ ਹੇਠਾਂ ਪਾਣੀ ਨਾ ਹੋਵੇ। ਪਰ ਜੇ ਕੋਈ ਕਹੇ ਵੀ ਇੱਥੇ ਤਾਂ ਪਾਣੀ ਹੈ ਨਹੀਂ, ਸਾਨੂੰ ਤਾਂ ਦੀਦਾ ਨਹੀਂ, ਕਿਉਂਕਿ ਉੱਪਰ ਪੜਦਾ ਹੈ ਨਾ ਧਰਤੀ ਦਾ। ਜੇ ਆਪਾਂ ਹੁਣ ਇੱਥੇ ਕੋਈ ਯਤਨ ਕਰੀਏ ਤਾਂ ਇੱਥੋਂ ਹੀ ਪਾਣੀ ਨਿਕਲ ਆਏਗਾ। ਇਸ ਤਰ੍ਹਾਂ ਜਿਹੜੇ ਅਗਿਆਨੀ ਪੁਰਸ਼ ਹੈ ਨਾ, ਪੱਧਰ ਪੁਰਸ਼ ਹੈ, ਜਿਹਨਾਂ ਨੂੰ ਗਿਆਨ ਦਾ ਪੜਦਾ ਪਿਆ, ਉਹ ਕਹਿੰਦੇ ਰੱਬ ਕਿੱਥੇ ਹੈ? ਨਹੀਂ ਰੱਬ ਜੇ ਹੁੰਦਾ ਤਾਂ ਦਿਸੇ ਨਾ। ਇਸ ਕਰਕੇ ਜਿਵੇਂ ਹੇਠਾਂ ਪਾਣੀ ਨਹੀਂ ਦਿਸਦਾ ਹੈ, ਇਵੇਂ ਅਗਿਆਨੀਆਂ ਨੂੰ ਵੀ ਪਰਮੇਸ਼ੁਰ ਨੂੰ ਪਾਣੀ ਦੇ ਦਰਸ਼ਨ ਨਹੀਂ ਹੁੰਦੇ, ਕਿਉਂਕਿ ਉਹ ਅਗਿਆਨ ਦਾ ਪੜਦਾ ਹੈ। ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਮਹਾਰਾਜ ਨੇ, ਕਹਿੰਦੇ ਦੇਖੋ ਜਿਹੜਾ ਬੀਜ ਹੈ ਉਹਦੇ ਵਿੱਚ ਕਿੱਡਾ ਵੱਡਾ ਦਰੱਖਤ ਦਾ ਫੈਲਾਅ ਹੁੰਦਾ ਹੈ। ਜਦੋਂ ਬੀਜ ਨੇ ਧਰਤੀ ਵਿੱਚ ਕਿੱਡਾ ਵੱਡਾ ਬਿਰਛ ਬਣ ਕੇ ਖੜ੍ਹ ਜਾਂਦਾ ਹੈ, ਟਾਹਣੇ ਟਾਹਣੀਆਂ ਪੱਤਰੇ ਫੁੱਲ ਫਲ ਲੱਗ ਜਾਂਦੇ ਉਹਨੂੰ, ਫਿਰ ਉਹ ਹੀ ਬੀਜ ਦੇ ਜੇ ਅਸੀਂ ਦਰਸ਼ਨ ਕਰਨੇ ਹੋਈਏ, ਕਹਿੰਦੇ ਮੁੱਢ ਵਿੱਚ ਦੇਖੋ ਨਹੀਂ ਬੀਜ ਦਿਸਦਾ, ਟਾਹਣੇ ਟਾਹਣੀਆਂ ਵਿੱਚ ਦੇਖੋ ਜਿੰਨੀ ਲੱਕੜ ਹੈ ਦਰੱਖਤ ਦੀ ਕਿਤੇ ਦੇਖੋ ਨਹੀਂ ਬੀਜ ਦਿਸਦਾ ਹੈ, ਜਿਹੜੇ ਦਰੱਖਤ ਦੇ ਪੱਤਰੇ ਪੁੱਤਰੇ ਉਹਨਾਂ ਨੂੰ ਪੁੱਤੇ ਪੁੱਤੇ ਨੂੰ ਛਾਨ ਮਾਰੋ ਨਹੀਂ ਬੀਜ ਦਿਸਦਾ, ਜਿਹੜੇ ਕੋਈ ਦਰੱਖਤ ਦੇ ਪੱਤਰਿਆਂ ਵਿੱਚ ਫੁੱਲ ਜੇ ਲੱਗੇ ਹੁੰਦੇ ਹਜ਼ਾਰਾਂ ਉਹਨਾਂ ਵਿੱਚ ਦੇਖੋ ਨਹੀਂ ਬੀਜ ਦਿਸਦਾ ਹੈ, ਅਤੇ ਜਿਹੜਾ ਕੋਈ ਫਲ ਹੁੰਦਾ ਹੈ ਜਦੋਂ ਉੱਥੇ ਅਸੀਂ ਨਿਗਾਹ ਮਾਰੀਏ ਉੱਥੇ ਬੀਜ ਦੇ ਦਰਸ਼ਨ ਹੋ ਜਾਂਦੇ ਹੈ। ਇਸੇ ਤਰ੍ਹਾਂ ਪਰਮੇਸ਼ਰ ਬੀਜ ਰੂਪ ਹੈ, ਵੀ ਆ ਜਿਹੜੇ ਤਮੋ ਗੁਣੀ ਸੁਭਾਅ ਵਾਲੇ ਹੈ, ਬਹੁਤੇ ਕ੍ਰੋਧੀ ਈਰਖਾਲੂ ਲੋਕ ਹੈ, ਕਠੋਰ ਵਚਨ ਕਹਿਣ ਵਾਲੇ, ਇਹ ਕਹਿੰਦੇ ਦਰੱਖਤ ਦੀ ਲੱਕੜ ਵਾਂਗ ਹੈ, ਇੱਥੋਂ ਬੀਜ ਰੂਪ ਪਰਮੇਸ਼ਰ ਦੇ ਦਰਸ਼ਨ ਨਹੀਂ ਹੁੰਦੇ, ਇਹਨਾਂ ਦੇ ਰਾਹੀਂ ਨਹੀਂ ਉਹਦਾ ਕੋਈ, ਜਿਹੜੇ ਕੋਈ ਕ੍ਰੋਧੀ ਕਾਮੀ ਹੈ, ਵਿਸ਼ਈ ਪਾਂਬਰ ਹੈ, ਤਮੋ ਗੁਣੀ ਸੁਭਾਅ ਵਾਲੇ ਈਰਖਾਲੂ ਨਿੰਦਕ ਚੁਗਲ ਹੈ, ਉੱਥੋਂ ਕੀ ਰੱਬ ਮਿਲਣਾ, ਉਹ ਤਾਂ ਚੁਗਲੀਆਂ ਨਿੰਦੀਆਂ ਹੈ, ਬੇਈਮਾਨੀਆਂ ਸ਼ੈਤਾਨੀਆਂ ਉਹਨਾਂ ਕੋਲੋਂ ਸਿੱਖੋ ਸਿਖਾ ਦੇਣਗੇ, ਰੱਬ ਦੇ ਦਰਸ਼ਨ ਤਾਂ ਨਹੀਂ ਉੱਥੋਂ ਹੋ ਸਕਦੇ। ਇਸੇ ਤਰ੍ਹਾਂ ਜਿਹੜੇ ਕੋਈ ਰਜੋਗੁਣੀ ਸੁਭਾਅ ਵਾਲੇ ਉਹ ਹੈ, ਜਿਵੇਂ ਦਰੱਖਤ ਦੇ ਪੱਤਰੇ ਹੁੰਦੇ, ਪੱਤਰਿਆਂ ਦੀ ਸੰਘਣੀ ਛਾਂ ਤਾਂ ਹੁੰਦੀ ਹੈ ਨਾ, ਉਹਨਾਂ ਕੋਲ ਮਾਇਆ ਮੋਇਆ ਹੁੰਦੀ ਹੈ, ਰਜੋਗੁਣੀ ਪੁਰਸ਼ਾਂ ਕੋਲ ਮਾਇਆ ਧਾਰੀਆਂ ਕੋਲ ਮਾਇਆ ਦੇ ਦਰਸ਼ਨ ਤਾਂ ਕਰਾ ਦਿੰਦੇ, ਉਹ ਮਾਇਆ ਇਕੱਠੀ ਕਰਨ ਦਾ ਵੀ ਢੰਗ ਤਰੀਕਾ ਦੱਸ ਦੇਣਗੇ, ਮਾਇਆ ਕਰਕੇ ਜਿਹੜੀਆਂ ਸੁੱਖ ਸਹੂਲਤਾਂ ਉਹਦੇ ਵੀ ਸੰਬੰਧੀ ਵਿੱਚ ਵਾਕਫੀਏ ਦੇਣਗੇ, ਵੀ ਮਾਇਆ ਕਰਕੇ ਐਂ ਹੋ ਜਾਂਦਾ, ਮਾਇਆ ਕਰਕੇ ਐਂ ਹੋ ਜਾਂਦਾ ਹੈ। ਲੇਕਿਨ ਜੇ ਪਰਮੇਸ਼ਰ ਦੇ ਸੰਬੰਧ ਵਿੱਚ ਉਹ ਮਾਇਆਧਾਰੀਆਂ ਨੂੰ ਪੁੱਛੋ ਵੀ ਪਰਮੇਸ਼ਰ, ਉਹ ਤਾਂ ਮਾਇਆਧਾਰੀ ਹੈ ਤਾਂ ਅੰਨਾ ਬੋਲਾ ਸ਼ਬਦ ਨ ਸੁਣੀ ਬੋ ਰੋਲ ਕਚੋਲਾ, ਉਹ ਤਾਂ ਇਹ ਸ਼ਬਦ ਹੀ ਨਹੀਂ ਸੁਣਦਾ, ਰੋਲ ਕਚੋਲਾ ਪਾਊ ਮਾਇਆਧਾਰੀ, ਜਿੱਥੇ ਰੱਬ ਦੀ ਗੱਲ ਹੋ ਆਪਤਾ ਕਰਨੀ ਕੀ ਹੈ। ਇਸ ਤਰ੍ਹਾਂ ਉਹ ਜਿਵੇਂ ਪੱਤਰਿਆਂ ਵਿੱਚ ਦਰਸ਼ਨ ਨਹੀਂ ਜੇ ਮਾਇਆਧਾਰੀ ਲੋਕ, ਉਹਨਾਂ ਕੋਲੋਂ ਵੀ ਰੱਬ ਦੇ ਦਰਸ਼ਨ ਨਹੀਂ, ਬੀਜ ਰੂਪ ਦੇ ਦਰਸ਼ਨ ਨਹੀਂ ਹੁੰਦੇ। ਤੀਜੇ ਹੈ ਸਤੋਗੁਣੀ ਸੁਭਾਅ ਵਾਲੇ ਪੁਰਸ਼, ਨਿਮਰਤਾ ਗਰੀਬੀ ਵਾਲੇ, ਉਹ ਹੈ ਫੁੱਲ ਵਾਂਗ, ਇਹ ਫੁੱਲ ਵਿੱਚ ਵੀ ਸੁਗੰਧੀ ਹੁੰਦੀ ਹੈ, ਇਸ ਤਰ੍ਹਾਂ ਉਹਨਾਂ ਦੇ ਬਚਨਾਂ ਵਿੱਚ ਭਾਵ ਭਗਤੀ ਦੇ ਬਚਨਾਂ ਵਿੱਚ ਸੁਗੰਧੀ ਹੁੰਦੀ, ਮਹਿਕ ਹੁੰਦੀ ਹੈ, ਜਾਣੀ ਪਰਮੇਸ਼ਰ ਦੀ ਭਾਵ ਭਗਤੀ ਵਾਲੇ ਜਿਹੜੇ ਸਤੋਗੁਣੀ ਪੁਰਸ਼ ਹੈ, ਜਿਹਨਾਂ ਦਾ ਮਨ ਟਿਕਾਅ ਵਿੱਚ, ਉਹ ਰੱਬ ਦੀਆਂ ਗੱਲਾਂ ਤਾਂ ਕਰਦੇ ਹੈ, ਰੱਬ ਦਿਖਾ ਤਾਂ ਨਹੀਂ ਸਕਦੇ, ਜਿਵੇਂ ਫੁੱਲ ਵਿੱਚੋਂ ਬੀਜ ਦੇ ਦਰਸ਼ਨ ਨਹੀਂ ਹੁੰਦੇ, ਉਹ ਸਤੋਗੁਣੀ ਪੁਰਸ਼ਾਂ ਕੋਲੋਂ ਉਹਦੀ ਖੁਸ਼ਬੂ ਆ ਜਾਂਦੀ ਹੈ, ਕੋਈ ਵਚਨ ਭਾਵ ਭਗਤੀ ਸੁਣਨ ਵਿੱਚ ਆ ਜਾਂਦੇ ਹੈ, ਲੇਕਿਨ ਉੱਥੋਂ ਨਹੀਂ। ਪਰ ਜਿਹੜੇ ਗਿਆਨਵਾਨ ਪੁਰਸ਼ ਹੈ, ਉਹ ਹੈ ਜਿਵੇਂ ਦਰੱਖਤ ਦਾ ਹੁੰਦਾ ਫਲ, ਫਲ ਦੇ ਵਿੱਚ ਬੀਜ ਹੁੰਦਾ ਹੀ ਹੈ, ਕੋਈ ਜਿਹੜਾ ਅੰਬ ਹੈ ਕੋਈ ਹੈ, ਫਲ ਤੁਸੀਂ ਦੇਖੋ ਉਹਦੇ ਵਿੱਚ ਬੀਜੇ ਹੁੰਦੇ ਹੈ ਨਾ। ਇਸ ਤਰ੍ਹਾਂ ਜਿਹੜੇ ਕੋਈ ਕਹਿੰਦੇ ਜਿਹਨਾਂ ਨੂੰ ਬ੍ਰਹਮ ਗਿਆਨ ਹੋ ਗਿਆ, ਬ੍ਰਹਮ ਗਿਆਨੀ ਪੁਰਸ਼ ਹੈ, ਉਹ ਫਲ ਸਮਾਨ ਹੈ, ਉੱਥੋਂ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਆ। ਇਸ ਤਰ੍ਹਾਂ ਦੇ ਜਿਹੜੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਸਮਝਾਇਆ ਬੁਝਾਇਆ ਵੀ ਪਰਮੇਸ਼ਰ ਸਰਵ ਵਿਆਪੀ ਹੈ, ਸਾਰੇ ਥਾਵਾਂ ਵਿੱਚ ਪਾਣੀ ਵਾਂਗ ਹੈ, ਅਤੇ ਇਸੇ ਤਰ੍ਹਾਂ ਜਿਵੇਂ ਉਹ ਬੀਜ ਹੈ ਫਲ ਵਿੱਚ, ਉਹ ਬ੍ਰਹਮ ਗਿਆਨੀਆਂ ਵਿੱਚ ਉਹਦਾ ਨਿਵਾਸ ਹੈ, ਉੱਥੇ ਬੀਜ ਰੂਪ ਹੋ ਕੇ ਉਹ ਪ੍ਰਗਟ ਪ੍ਰਤੱਖ ਹੈ, ਉੱਥੋਂ ਦਰਸ਼ਨ ਹੁੰਦੇ ਉਸਦੇ। ਇਸ ਤਰ੍ਹਾਂ ਦੇ ਬਚਨ ਵਿਲਾਸ ਜਿਵੇਂ ਆਪ ਜੀ ਨੇ ਪਿਤਾ ਪਰਸਾਏ ਅਤੇ ਹੋਰ ਜਿਹੜੇ ਕੋਈ ਨਗਰ ਦੇ ਲੋਕ ਆਏ ਉਹਨਾਂ ਨੂੰ ਉਪਦੇਸ਼ ਦਿੰਦਿਆਂ ਕਹੇ ਉਹ ਕੱਲ ਦੇ ਦੀਵਾਨ ਵਿੱਚ ਆਪਾਂ ਸਰਵਣ ਕੀਤੇ ਸੀ। ਇਸੇ ਤਰ੍ਹਾਂ ਇੱਕ ਸੋਨੇ ਦਾ ਦ੍ਰਿਸ਼ਟਾਂਤ ਦਿੱਤਾ ਸੀ ਵੀ ਜਿਹੜਾ ਸੋਨਾ ਦਾ ਕੰਮ ਕਰਨ ਵਾਲਾ ਨਾ ਸਰਾਪ ਸਰਾਪੀ, ਉਹ ਗਹਿਣਾ ਗੁਣਾ ਨਹੀਂ ਦੇਖਦਾ ਹੈ, ਉਹਦੀ ਨਿਗਾਹ ਵਿੱਚ ਸੋਨਾ ਹੁੰਦਾ ਹੈ, ਉਹ ਸੋਨੇ ਦੇ ਦੇਖ ਕੇ ਮੁੱਲ ਪਾਉਂਦਾ। ਜੇ ਤਾਂ ਕਿਸੇ ਭੁੱਖਣ ਦੇ ਵਿੱਚ ਸੋਨਾ ਜ਼ਿਆਦਾ ਹੈ ਤਾਂ ਉਹਦਾ ਜ਼ਿਆਦਾ ਮੁੱਲ ਹੈ, ਜੇ ਉਹਦੇ ਵਿੱਚ ਸੋਨਾ ਘੱਟ ਹੈ ਤਾਂ ਫਿਰ ਉਹਦਾ ਘੱਟ ਮੁੱਲ ਪਾਉਂਦਾ। ਉਹਦੇ ਅੰਦਰ ਭੂਸ਼ਣ ਵਾਲੀ ਬਿਰਤੀ ਨਹੀਂ ਹੁੰਦੀ, ਤੱਕਣੀ ਨਹੀਂ ਹੁੰਦੀ ਹੈ, ਨਾ ਕੋਈ ਵੀ ਇਹ ਵੀ ਗਣੇਸ਼ ਦੀ ਮੂਰਤੀ ਹੈ, ਇਹ ਉਹਦੀ ਬਾਹਨ, ਇਹ ਚੂਹਾ। ਉਹਨੇ ਸੋਨੇ ਦਾ ਮੁੱਲ ਪਾਉਣਾ, ਜਿਵੇਂ ਕੋਈ ਬ੍ਰਾਹਮਣ ਪੁਜਾਰੀ ਕਹਿੰਦੇ ਉਹਨੂੰ ਕਿਤੇ ਘਾਟਾ ਘੂਟਾ ਪੈ ਗਿਆ, ਉਹ ਗਣੇਸ਼ ਦੀ ਮੂਰਤੀ ਜਿਹੜੀ ਸੋਨੇ ਦੀ ਬਣੀ ਸੀ ਅਤੇ ਉਹਦੀ ਸਵਾਰੀ ਦੀ ਜਿਹੜੀ ਮੂਰਤੀ ਬਣੀ ਆ, ਉਹ ਚੂਹੇ ਦੀ ਸਵਾਰੀ ਕਰਦਾ ਗਣੇਸ਼, ਉਹ ਦੋਵੇਂ ਲੈ ਕੇ ਸੁਨਿਆਰੇ ਕੋਲ ਚਲਿਆ ਗਿਆ। ਕਹਿਣ ਲੱਗਾ ਵੀ ਇਹ ਮੈਂ ਵੇਚਣੇ, ਇਹਨਾਂ ਦਾ ਪਹਿਲਾਂ ਮੁੱਲ ਪਾ। ਹੁਣ ਉਹਨੇ ਹੁਣ ਸੋਨਾ ਵੇਖਣਾ ਵੀ ਸੋਨਾ ਕਿਹਦੇ ਵਿੱਚ ਜ਼ਿਆਦਾ ਹੈ, ਅਤੇ ਉਹ ਚੂਹੇ ਦੀ ਮੂਰਤੀ 'ਤੇ ਜ਼ਿਆਦਾ ਸੋਨਾ ਲੱਗਿਆ ਸੀ, ਉਹ ਕਹਿੰਦਾ ਵੀ ਇਹਦੇ ਇੰਨੇ ਰੁਪਈਏ, ਅਤੇ ਗਣੇਸ਼ ਦੀ ਮੂਰਤੀ ਵਿੱਚ ਸੋਨਾ ਘੱਟ ਸੀ, ਉਹ ਕਹਿੰਦੇ ਵੀ ਇਹਦੇ ਇੰਨੇ ਪੈਸੇ। ਉਹ ਕਹਿਣ ਲੱਗੇ ਵੀ ਇਹ ਤਾਂ ਗਣੇਸ਼ ਦਾ ਭਗਵਾਨ, ਇਹਨਾਂ ਦਾ ਮੁੱਲ ਜ਼ਿਆਦਾ ਪਾ, ਚੂਹੇ ਦਾ ਮੁੱਲ ਕਿਉਂ ਜ਼ਿਆਦਾ ਪਾਉਣਾ। ਉਹ ਕਹਿੰਦਾ ਚੂਹਾ ਤੇਰੀ ਨਿਗਾਹ 'ਚ ਹੋਊਗੀ, ਗਣੇਸ਼ ਤੇਰਾ ਹੋਊਗਾ ਗੁਰੂ, ਮੈਂ ਤਾਂ ਸੋਨਾ ਵੇਖਦਾ ਨਾ ਕਿਹਦੇ ਵਿੱਚ ਜ਼ਿਆਦਾ ਹੈ, ਇੱਧਰ ਸੋਨਾ ਵੱਧ ਲੱਗਿਆ ਇਸ ਕਰਕੇ ਇਹਦਾ ਵੱਧ ਮੁੱਲ ਹੈ, ਦੂਜੇ ਦਾ ਘੱਟ ਹੈ। ਇਸ ਤਰ੍ਹਾਂ ਮਹਾਰਾਜ ਨੇ ਕਿਹਾ ਵੀ ਜਿਹੜਾ ਉਹ ਜਿਵੇਂ ਸੁਨਿਆਰਾ ਹੈ ਸਰਾਫੀ, ਉਹਦੀ ਦ੍ਰਿਸ਼ਟੀ ਸੋਨੇ 'ਤੇ ਹੁੰਦੀ ਹੈ, ਗਹਿਣਾ ਨਹੀਂ ਉਹ ਵੇਖਦਾ ਹੈ, ਉਹਨੇ ਗਹਿਣੇ ਦਾ ਨਹੀਂ ਮੁੱਲ ਪਾਉਣਾ, ਉਹਨੇ ਸੋਨੇ ਦਾ ਮੁੱਲ ਪਾਉਣਾ, ਜਿੰਨਾ ਵੱਧ ਸੋਨਾ ਉਹਨਾਂ ਹੈ। ਇਸ ਤਰ੍ਹਾਂ ਜਿਹੜੇ ਗਿਆਨਵਾਨ ਪੁਰਸ਼ ਹੈ ਨਾ, ਉਹ ਵੀ ਜਿਵੇਂ ਹਰ ਪਾਸੇ ਉਹ ਸੋਨਾ ਤੱਕਦਾ ਵੀ ਇੱਥੇ ਹੈ, ਬਾਕੀ ਨਹੀਂ ਉਹ ਕੋਈ ਸਰੀਰ ਵਿਹਦਾ ਵੀ ਉਹ ਕਿ ਮੋਟਾ ਤਾਜ਼ਾ ਵੀ ਆਤੀ ਹੈ। ਉਹਨੇ ਸੋਨੇ ਵਾਂਗੂ ਪਰਮੇਸ਼ਰ ਨੂੰ ਵੇਖਣਾ ਹਰ ਥਾਂ, ਜਿੱਥੇ ਵੀ ਉਹ ਹੈ ਉੱਥੇ ਵੀ ਹੈ, ਸਾਰਿਆਂ ਸਰੀਰਾਂ ਗਹਿਣਾ ਵਿੱਚ ਉਹ ਸੋਨਾ ਰੂਪ ਪਰਮੇਸ਼ਰ ਨੂੰ ਵੇਖਦਾ ਹੈ। ਇਸ ਤਰ੍ਹਾਂ ਦੇ ਦ੍ਰਿਸ਼ਟਾਂਤ ਪ੍ਰਮਾਣ ਹੀ ਜਦੋਂ ਮਹਾਰਾਜ ਨੇ ਸਮਝਾਇਆ ਸੰਗਤ ਨੂੰ ਵੀ, ਪ੍ਰੇਮੀਆਂ ਨੂੰ ਅਤੇ ਪਿਤਾ ਜੀ ਨੂੰ, ਸਾਰੀ ਧੰਨ ਧੰਨ ਕਹਿ ਉੱਠੇ ਹਨ। ਇਸੇ ਤਰ੍ਹਾਂ ਫਿਰ ਜਿਵੇਂ ਅੱਸੂ ਦੇ ਮਹੀਨੇ ਸਰਾਧ ਸ਼ੁਰੂ ਹੋ ਜਾਂਦੇ, ਸਨਾਤਨ ਮਤ ਦੇ ਲੋਕ ਫਿਰ ਬਜ਼ੁਰਗਾਂ ਦੇ ਨਿਮਿਤ ਖੀਰ ਜੀ ਬਣਾ ਕੇ ਔਰ ਬ੍ਰਾਹਮਣਾਂ ਨੂੰ ਘਰਾਂ ਵਿੱਚ ਵੀ ਬੁਲਾ ਬੁਲਾ ਕੇ ਫਿਰ ਉਹਨਾਂ ਨੂੰ ਖਵਾਉਂਦੇ, ਕਿਉਂਕਿ ਉਹ ਮਨੋ ਸਿਮਰਤੀ ਵਿੱਚ ਸਰਾਧਾਂ ਸੰਬੰਧੀ ਕੁਛ ਐਸੇ ਵੈਸੇ ਲੇਖ ਲਿਖੇ ਹੋਏ ਹੈ ਜਿਨ੍ਹਾਂ ਨੂੰ ਪੜ੍ਹ ਪੜ੍ਹ ਕੇ ਅਤੇ ਜਦੋਂ ਸੁਣਾਵੇ ਕੋਈ, ਉਹ ਵੀ ਸੁਣਨ ਵਾਲੇ ਵੀ ਹੈਰਾਨ ਜਿਹੇ ਹੁੰਦੇ ਹੈ ਵੀ ਉਹ ਜੇ ਕੋਈ ਇਸ ਸਰਾਧਾਂ ਦੇ ਦਿਨ ਕੋਈ ਕਾਲੇ ਰੰਗ ਦੇ ਬੱਕਰਾ ਨੂੰ ਮਾਰ ਕੇ ਫਿਰ ਉਹਦਾ ਭੋਜਨ ਬ੍ਰਾਹਮਣ ਨੂੰ ਖਵਾਉਂਦਾ, ਫਿਰ ਇੱਕ ਮਹੀਨਾ ਪਿੱਤਰ ਲੋਕ ਵਿੱਚ ਬਿਨਾਂ ਜਿਹੜੇ ਬਜ਼ੁਰਗ ਆ ਕਹਿੰਦੇ ਰੱਜੇ ਰਹਿੰਦੇ। ਜੇ ਲਾਲ ਬੱਕਰੇ ਦਾ ਮਾਸ ਰਿੰਨ ਕੇ ਖਵਾਉਂਦਾ ਕਿਸੇ ਬ੍ਰਾਹਮਣ ਨੂੰ, ਫਿਰ ਦੋ ਮਹੀਨੇ। ਜੇ ਹਰਨ ਹੁਰਨ ਮਾਰ ਕੇ ਖਵਾਵੇ ਫਿਰ ਤਿੰਨ ਮਹੀਨੇ। ਫਿਰ ਇਸੇ ਤਰ੍ਹਾਂ ਉਹ ਹਰਨ ਵਿੱਚ ਵੀ ਹੀਰੇ ਹਰਨ ਹੈ ਜਿਨ੍ਹਾਂ ਦੇ ਉਹ ਧੁੰਨੀ ਵਿੱਚੋਂ ਕਸਤੂਰੀ ਨਿਕਲਦੀ ਹੈ, ਵੀ ਉਹ ਖਵਾਵੇ ਤਾਂ ਫਿਰ ਚਾਰ ਮਹੀਨੇ। ਬਿੱਤੇ ਝੋਟੇ ਝੂਟੇ ਹਾਥੀ ਉੱਥੀ ਵੀ ਲਿਖੇ ਪਏ ਹੈ, ਮਨੋਸਿਮ੍ਰਿਤੀ ਇੱਥੇ ਵੀ ਪਈ ਹੈ ਮੇਰੇ ਕੋਲ, ਜੇ ਕੋਈ ਪੜ੍ਹ ਕੇ ਦੇਖ ਵੀ ਸਕਦਾ ਹੈ, ਤਸੱਲੀ ਕਰ ਸਕਦਾ। ਅਸਤਨਾਜਾ ਸਨੂਜਾ ਜਾ ਜਾਣੀ ਸਤ ਅਨਾਜੇ ਪਾ ਕੇ ਅਤੇ ਫਿਰ ਪ੍ਰਸ਼ਾਦਾ ਛਕਾਉਣਾ, ਰੋਟ ਦਾਲ ਪਾਣੀ ਜਾ ਬਣਾ ਕੇ, ਫਿਰ ਉਹ ਵੀ ਉਹ ਸਮਾਂ ਲਿਖਿਆ ਵੀ ਫਿਰ ਇੰਨੇ ਮਹੀਨੇ। ਅਖੀਰ ਤੇ ਲਿਖਿਆ ਵੀ ਐ ਪੂਰਾ ਦੁੱਧ ਪਾਣੀ ਤੋਂ ਬਗੈਰ ਤੇ ਚੌਲ ਪਾ ਕੇ ਥੋੜੇ ਜਿਹੇ ਹੋਰ ਅੰਨ ਕੇ ਫੇਰ ਖੀਰ ਬਣਾਵੇ ਫੇਰ ਛਾਲ ਭਰ। ਇਸ ਕਰਕੇ ਵੀ ਆ ਖੀਰ ਪ੍ਰਸਿੱਧ ਹੋ ਗਈ ਹੈ ਵੀ ਪੂਰਾ ਸਾਲ ਭਰ ਸਾਡੇ ਪਿੱਤਰ ਰਜੇ ਰਹਿਣ ਵੀ ਉਹਨਾਂ ਨੂੰ ਭੁੱਖ ਨਾ ਲੱਗੇ ਵੀ ਇਸ ਕਰਕੇ ਦੁੱਧ ਵਿੱਚ ਚੌਲ ਪਾ ਕੇ ਰਿੰਨ ਕੇ ਜਿਹੜਾ ਖਵਾਵੇ ਕਹਿੰਦੇ ਸਾਲ ਭਰ ਬਜ਼ੁਰਗ ਤ੍ਰਿਪਤ ਰਹਿੰਦੇ। ਅਤੇ ਉਹ ਹੁਣ ਕਾਲੂ ਜੀ ਨੇ ਵੀ ਸੁਣਿਆ ਸੀ ਬ੍ਰਾਹਮਣਾਂ ਤੋਂ ਹਰਦਿਆਲ ਪੰਡਿਤ ਪੁਰੋਹਿਤ ਸੀ ਅਤੇ ਉਹਨਾਂ ਨੇ ਕਹਿਣਾ ਹੀ ਹੈ ਨਾ ਜਦੋਂ ਬਣਾ। ਉਹ ਪਿਤਾ ਜੀ ਨੇ ਫਿਰ ਆਪਣੇ ਪਿਤਾ ਸ਼ਿਵ ਰਾਮ ਦਾ ਸਰਾਧ ਦਾ ਦਿਨ ਜਾਣ ਕੇ ਜਿਵੇਂ ਉਹ ਸਰਾਧ ਜਾ ਕਰਨ ਲੱਗਿਆ ਸੀ ਗੁਰੂ ਮਹਾਰਾਜ ਦੇਖ ਕੇ ਆ ਗਏ ਸੀ ਬਾਹਰ ਗਏ ਸੀ ਆਪਣਾ ਸੈਰ ਸਪਾਟਾ ਕਰਨ ਲਈ ਦੇਖਿਆ ਬੜਾ ਗਲਾਣਾ ਇਕੱਠਾ ਹੋਇਆ। ਗੁਰੂ ਮਹਾਰਾਜ ਨੇ ਜਿਵੇਂ ਪੁੱਛ ਪੜਤਾਲ ਕੀਤੀ ਪਿਤਾ ਜੀ ਨੇ ਦੱਸਿਆ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਵੀ ਨਾ ਮੈਨੂੰ ਨਾ ਤੈਨੂੰ ਇਹ ਸਰਾਧ ਸੂਰ ਕਰਨ ਦੀ ਕੋਈ ਲੋੜ ਨਹੀਂ ਹੈ। ਉਹ ਜਿਵੇਂ ਆਪ ਜੀ ਨੇ ਪਿਤਾ ਰਾਹੀਂ ਇਹ ਪ੍ਰਥਾ ਜੀ ਬੰਦ ਕਰ ਦਿੱਤੀ ਸੀ ਉਹ ਕਾਵਾਂ ਕੁੱਤਿਆਂ ਨੂੰ ਪਾਉਂਦੇ ਨਾ ਹਨੇਰੇ ਤੇ ਉੱਤੇ ਵੀ ਹੇਠਾਂ ਸਿਰਦੇ ਹੈ ਕਹਿੰਦੇ ਕਾਵਾਂ ਕੁੱਤਿਆਂ ਵਿੱਚ ਆ ਜਾਂਦੇ ਉਹ ਇਹਦਾ ਮਤਲਬ ਵੀ ਕਾਵਾਂ ਕੁੱਤਿਆਂ 'ਚ ਆਉਂਦੇ ਆ ਬਜ਼ੁਰਗ ਇਹ ਕਾਂ ਕੁੱਤੇ ਹੀ ਹੋਏ ਨਾ ਬਹੁਤ ਵਧੀਆ ਸਿਰਫ ਹੋ ਦਿੰਦੇ ਸਿਖਾਉਣ। ਉਹ ਜਿਵੇਂ ਪ੍ਰਸੰਗ ਆ ਜੋ ਸਰਾਧਾਂ ਦੇ ਸੰਬੰਧ ਵਿੱਚ ਗੁਰੂ ਮਹਾਰਾਜ ਦਾ ਉਪਦੇਸ਼ ਆ ਰਿਹਾ ਹੈ ਉਹ ਆਪਾਂ ਮਨ ਲਾ ਕੇ ਸੁਣੀਏ ਜੀ। ਸਰਬ ਸੌਜ ਕਾਲੂ ਅਨਵਾਈ। ਜਦੋਂ ਸਰਾਧਾਂ ਦਾ ਦਿਨ ਜਾ ਆਇਆ ਹੈ ਪਿਤਾ ਕਾਲੂ ਜੀ ਨੇ ਸਾਰੀ ਕਹਿੰਦੇ ਉਹ ਭੋਜਨ ਵਾਲੀ ਸਮੱਗਰੀ ਜੀ ਰਸ ਪਾਣੀ ਜਾ ਮੰਗਵਾ ਲਿਆ ਹੈ। ਰੀਤ ਸਰਾਧ ਕਰਨੇ ਬਨਵਾਈ। ਜਿਵੇਂ ਕਹਿੰਦੇ ਸਰਾਧ ਕਰੀਦਾ ਹੈ ਉਸ ਰੀਤੀ ਅਨੁਸਾਰ ਸਾਰਾ ਕੁਛ ਹੀ ਬਣਵਾਇਆ ਹੈ। ਭੋਜਨ ਕਰਿਓ ਦਿਜਨ ਕੇ ਹੇਤਾ। ਜਿੰਨੇ ਬ੍ਰਾਹਮਣ ਉਹਨਾਂ ਨੂੰ ਛਕਾਉਣ ਵਾਸਤੇ ਇਸਨੇ ਕਹਿ ਕੇ ਘਰ ਦੇ ਵਿੱਚ ਭੋਜਨ ਤਿਆਰ ਕਰਵਾਇਆ ਹੈ। ਪੀਰ ਭੂਰ ਭਰ ਰਹੀ ਨਿਕੇਤਾ। ਜਿਸ ਕਰਕੇ ਕਿਤੇ ਕਾਲੂ ਜੇ ਘਰ ਦੇ ਵਿੱਚ ਬ੍ਰਾਹਮਣ ਲੋਕਾਂ ਦੀ ਬੜੀ ਤਕੜੀ ਭੀੜ ਭਰੀ ਹੋਈ ਹੈ ਹਰ ਪਾਸੇ ਬ੍ਰਾਹਮਣ ਹੀ ਬ੍ਰਾਹਮਣ ਫਿਰ ਰਹੇ ਹਨ। ਪੰਡਿਤ ਇੱਕ ਬੁਲਾਏ ਤੇ ਹਿਕਾਲਾ। ਇੱਕ ਜਿਹੜਾ ਕੋਈ ਵਿਦਵਾਨ ਪੰਡਿਤ ਸੀ ਉਹਨੂੰ ਬੁਲਾ ਕੇ ਕਾਲੂ ਜੀ ਨੇ ਬੈਠਿਓ ਕਰਨ ਸਰਾਧ ਵਿਸਾਲਾ। ਉਹਨੂੰ ਆਪਣੇ ਕੋਲ ਬਿਠਾ ਕੇ ਜਿਵੇਂ ਸਰਾਧ ਦੀ ਰੀਤੀ ਜੀ ਹੁੰਦੀ ਹੈ ਉਹ ਪੰਜ ਗਰਾਈਆਂ ਜੀਆਂ ਕੱਢ ਕੇ ਅੱਗ ਵਿੱਚ ਸਿੱਟਦੇ ਹੁੰਦੇ ਹੈ ਤੇ ਫਿਰ ਕਹਿੰਦੇ ਵੀ ਹੁਣ ਪਿੱਤਰ ਦੇਵਤਾ ਜਿਹੜੇ ਦੇਵਤੇ ਉਹਨਾਂ ਨੂੰ ਉਹਨੂੰ ਭੋਗ ਲੱਗ ਗਿਆ ਹੈ ਕਿਉਂਕਿ ਅਗਨੀ ਦੇਵਤਾ ਮੰਨਦੇ ਆ ਵੀ ਇਹ ਦੇਵਤਿਆਂ ਦਾ ਮੁੱਖ ਹੈ ਅਤੇ ਅਗਨੀ ਵਿੱਚ ਸੁੱਟੋ ਤਾਂ ਕਹਿੰਦੇ ਦੇਵਤਿਆਂ ਨੂੰ ਜਾ ਮਿਲਦਾ। ਇਸ ਕਰਕੇ ਬ੍ਰਾਹਮਣ ਲੋਕ ਜਦੋਂ ਵੀ ਕੋਈ ਸਰਾਧ ਦੇ ਦਿਨਾਂ ਵਿੱਚ ਖੀਰ ਖਾਣਗੇ ਪੰਜ ਕੁ ਗ੍ਰਾਹੀਆਂ ਜਿਹੜੀਆਂ ਅੱਗ ਵਿੱਚ ਪਾਉਂਦੇ ਹੁੰਦੇ ਅਤੇ ਬਾਕੀ ਉਹਨਾਂ ਦਾ ਇਹ ਵੀ ਖਿਆਲ ਹੈ ਵੀ ਜਿਹੜਾ ਕੋਈ ਅੰਨ ਭੋਜਨ ਤਿਆਰ ਕਰਨ ਸਮੇਂ ਕੁਝ ਪਾਪ ਹੋਏ ਵੀ ਲੱਕੜੀ ਜਦੋਂ ਬਾਲਦੇ ਹਾਂ ਲੱਕੜ ਵਿੱਚ ਵੀ ਜੀਵ ਜੰਤ ਹੁੰਦੇ ਉਹ ਅੱਗ ਬਾਲਿਆਂ ਫਿਰ ਲੱਕੜ ਸੜਦੀ ਹੈ ਅਤੇ ਅੱਗ ਵਿੱਚ ਜਿਹੜੇ ਉਹ ਲੱਕੜ ਵਿੱਚ ਜੀਵ ਜੰਤ ਹੈ ਕਹਿੰਦੇ ਉਹ ਸੜਦੇ ਮਰਦੇ ਮਰਦੇ ਪਾਪ ਹੁੰਦਾ ਹੈ। ਇਸ ਕਰਕੇ ਇੱਕ ਤਾਂ ਉਹ ਪਾਪ ਲਾਉਣ ਵਾਸਤੇ ਗ੍ਰਾਹੀ ਅੱਗ ਵਿੱਚ ਪਾਉਂਦੇ ਦੂਜਾ ਜਦੋਂ ਕਹਿੰਦੇ ਅੰਨ ਨੂੰ ਛੱਟਦੇ ਛੁੱਟਦੇ ਉਕੜੀ 'ਚ ਪਾ ਕੇ ਅਤੇ ਉਹ ਮੁੰਗਲੀ ਨਾਲ ਕੋ ਮਾਰਦੇ ਹੁੰਦੇ ਕਹਿੰਦੇ ਉਹ ਵੀ ਪਾਪ ਹੁੰਦਾ ਉਕੜੀ ਵਿੱਚ ਜਦੋਂ ਕੁੱਟਦੇ ਅੰਨ ਨੂੰ ਉਹ ਕਹਿੰਦੇ ਇਸ ਤਰ੍ਹਾਂ। ਫਿਰ ਜਦੋਂ ਪਾਣੀ ਲਿਆ ਕੇ ਪਾਉਂਦੇ ਹੈ ਆਟਾ ਗੁੰਨਦੇ ਆ ਪਾਣੀ ਵਿੱਚ ਕਈ ਜੀ ਜੰਤ ਹੁੰਦੇ ਆ ਕਹਿੰਦੇ ਜਦੋਂ ਆਟਾ ਗੁੰਨਦੇ ਪਾਣੀ ਉਹ ਜੀ ਜੰਤ ਫਿਰ ਪਾਣੀ ਵਾਲੇ ਆਟੇ ਗੁੰਨ ਜਦੋਂ ਘਸੁੰਜਾਂ ਮਾਰਦੀਆਂ ਮਾਈ ਉਹ ਮਰਦੇ ਆ ਇਸ ਕਰਕੇ ਉਹ ਪਾਪ ਹੱਤਾ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਕੋਈ ਅੰਨ ਹੈ ਜਦੋਂ ਉਹਨੂੰ ਪੀਦਾ ਹੈ ਅਤੇ ਉਹ ਅੰਨ ਦੇ ਵਿੱਚ ਵੀ ਜੀਵ ਹੈ ਜਦੋਂ ਉਹਨੂੰ ਚੱਕੀ ਵਿੱਚ ਪੀਹਦਾ ਤੇ ਫਿਰ ਉਹ ਮਰ ਜਾਂਦਾ ਅੰਨ ਵਿੱਚ। ਜੇ ਕਹਿੰਦੇ ਇਸ ਤਰ੍ਹਾਂ ਪਾਪ ਹੁੰਦਾ, ਇਹ ਪੰਜ ਤਰ੍ਹਾਂ ਦੇ ਪਾਪ ਜਾਣੀ ਰੋਟੀ ਪੱਕਣ ਵਿੱਚ ਹੀ ਮੰਨੇ ਇਹਨਾਂ ਨੇ। ਕਹਿੰਦੇ ਉਹ ਜਿਹੜੇ ਪਾਪ ਹਨ, ਪੰਜ ਬੁਰਕੀਆਂ, ਪੰਜ ਗ੍ਰਾਹੀਆਂ ਅੱਗ ਵਿੱਚ ਸਿੱਟ ਦਿਓ, ਬਸ ਪੰਜੇ ਪਾਪ ਖਤਮ। ਅਤੇ ਬਾਕੀ ਹੈ ਵੀ ਫਿਰ ਦੇਵਤਿਆਂ ਨੂੰ ਭੋਜਨ ਨੂੰ ਛਕ ਲੈਂਦੇ, ਉਹ ਤ੍ਰਿਪਤ ਹੋ ਜਾਂਦੇ। ਸੋ ਇਸ ਕਰਕੇ ਕਹਿੰਦੇ ਉਹ ਜਿਹੜਾ ਸਿਆਣਾ ਬ੍ਰਾਹਮਣਾਂ ਨੂੰ ਘਰ ਬੁਲਾ ਕਰਕੇ ਅਤੇ ਕਾਲੂ ਜੀ ਨੇ ਸ਼ਰਾਧ ਦੀ ਰੀਤੀ ਜੀ ਸ਼ੁਰੂ ਕੀਤੀ ਹੈ, ਪੰਜ ਗ੍ਰਾਹੀਆਂ ਜੀਆਂ ਬ੍ਰਾਹਮਣ ਨੇ ਚੱਕ ਕੇ ਅੱਗ ਵਿੱਚ ਸੁੱਟੀਆਂ ਤੇ ਬਾਕੀ ਲਾਗੇ ਫਿਰ ਛਕਣਾ। ਤਬ ਚੱਲ ਸਹਿਜ ਸੁਭਾਇਕ ਆਏ। ਉਹ ਜਦੋਂ ਤਕੜੀ ਸਾਰੀ ਪੰਗਤ ਜੀ ਲੱਗੀ ਹੋਈ ਹੈ, ਦੂਰ ਦੂਰ ਤੱਕ ਛਕੀ ਛਕਾ ਰਹੇ ਹੈ, ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਸੁਤੇ ਸੁਭਾਈ ਬਾਰਾਂ ਵਿਚਰ ਦੇ ਘਰ ਵਿੱਚ ਆ ਗਏ ਹਨ। ਜੇ ਬੇਦੀ ਕੁਲ ਭਾਨ ਸੁਹਾਏ। ਜੋ ਬੇਦੀਆਂ ਦੇ ਕੁਲ ਦੇ ਸੂਰਜ ਰੂਪ ਹੋ ਕੇ ਸੋਭਨੀਕ ਹਨ ਗੁਰੂ ਨਾਨਕ ਸਾਹਿਬ ਜੀ। ਪਿਤ ਕੇ ਨਿਕਟ ਬੈਠ ਸੁਖ ਧਾਮ। ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਤਾ ਦੇ ਬਿਲਕੁਲ ਨੇੜੇ ਜੇ ਬੈਠ ਕੇ। ਬਚਨ ਭਨੇ ਤੇ ਛਿਨ ਅਬਰਾਮ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਪਿਤਾ ਜੀ ਨੂੰ ਕਹੇ ਹੌਲੀ ਕਿ ਦੇ ਕੇ। ਪਰਚੇ ਕੌਣ ਕਾਜ ਮਹਿ ਤਾਤਾ। ਪਿਤਾ ਜੀ ਕਿਹੜਿਆ ਕੰਮ ਵਿੱਚ ਅੱਜ ਤੁਸੀਂ ਪਰਚ ਗਿਆ ਲੱਗ ਗਏ ਹੋ। ਪੀਰ ਅਜਰ ਕਹੀਏ ਬਿਰ ਤਾਂਤਾ। ਘਰ ਦੇ ਵਿੱਚ ਬ੍ਰਾਹਮਣਾਂ ਦੀ ਹੋਰ ਲੋਕਾਂ ਦੀ ਬੜੀ ਭੀੜ ਲੱਗੀ ਪਈ ਹੈ, ਤਾਤਾ ਲੱਗਿਆ ਪਿਆ, ਇੰਨੇ ਕਿਉਂ ਇਕੱਠੇ ਹੋਏ, ਇੰਨੇ ਕਿਉਂ ਛਕੀ ਜਾ ਰਹੇ ਹੈ, ਸਾਰਾ ਪ੍ਰਸੰਗ ਮੈਨੂੰ ਦੱਸੀਏ ਜੀ। ਸੁਣ ਕਰ ਕਾਲੂ ਬਚਨ ਉਚਾਰੇ। ਨਾਨਕ ਸਾਹਿਬ ਮਹਾਰਾਜ ਤੋਂ ਸੁਣ ਕੇ ਪਿਤਾ ਕਾਲੂ ਜੀ ਨੇ ਉਹ ਬਚਨ ਕਹੇ ਸਤਿਗੁਰਾਂ ਨੂੰ। ਪਿਤਰਨ ਕੇਰ ਸਰਾਧ ਹਮਾਰੇ। ਜਿਹੜਾ ਸਰਾਧਾਂ ਦਾ ਦਿਨ ਆਉਂਦਾ ਨਾ ਅੱਸੂ ਦੇ ਮਹੀਨੇ, ਤੇ ਬਜ਼ੁਰਗਾਂ ਦਾ ਕਹਿੰਦੇ ਸਰਾਧ ਹੈ। ਦਿਵਸ ਆਜ ਕੇ ਕਰ ਹੈ ਸਦਾਈ। ਕਹਿੰਦੇ ਜਦੋਂ ਇਹ ਜਦੋਂ ਸਰਾਧਾਂ ਦੇ ਦਿਨ ਆਉਂਦਾ, ਅੱਜ ਦੇ ਦਿਨ ਅਵਸਾਦ ਤੋਂ ਬਾਅਦ ਆਪਾਂ ਕਹਿੰਦੇ ਸਰਾਧ ਕਰਦੇ ਹਾਂ, ਖੀਰ ਬਣਾ ਕੇ ਛਕਾਉਂਦੇ ਹੀ ਹੈ ਬ੍ਰਾਹਮਣਾਂ ਨੂੰ। ਇਹ ਸ਼ੁਭ ਰੀਤ ਸ਼ਰੂਤੀ ਮੈਂ ਗਾਈ। ਇਹ ਚੰਗੀ ਜਿਹੜੀ ਰੀਤੀ ਹੈ, ਕਹਿੰਦੇ ਸੁਰਤੀਆਂ ਵਿੱਚ ਕਥਨ ਕੀਤੀ ਹੈ, ਸੁਰਤੀਆਂ ਵਿੱਚ ਲਿਖਿਆ ਹੋਇਆ ਵੀ ਸ਼ਰਾਧ ਕਰਨੇ ਚਾਹੀਏ। ਹੇ ਪਿਤ ਸਤ ਬਚਨ ਤੁਮ ਮਨ ਹੋ। ਗੁਰੂ ਮਹਾਰਾਜ ਕਹਿਣ ਲੱਗੇ, ਹੇ ਵੀ ਪਿਤਾ, ਸਾਡਾ ਬਚਨ ਨੂੰ ਬਿਲਕੁਲ ਸੋਹਣਾ ਆਨੇ ਸੱਚ ਕਰਕੇ ਮੰਨ ਲਈ। ਪੁੰਨਵਾਨ ਅਤਿਸ਼ੈ ਨਿਜ ਜਾਨ ਹੋ। ਵੀ ਪਿਤਾ ਆਪਣੇ ਆਪ ਨੂੰ ਬਹੁਤ ਹੀ ਪਵਿੱਤਰ ਮਨ ਵਾਲਾ ਜਾਣ ਲਾ। ਪਿਤਰ ਗਏ ਤੁਮਰੇ ਅਸ ਠੌਰੀ। ਇਸ ਕਰਕੇ ਪਿਤਾ ਜੀ ਤੇਰੇ ਜਿਹੜੇ ਬਜ਼ੁਰਗ ਹੋ ਤਾਂ ਇਹੋ ਜੀ ਜਗ੍ਹਾ ਚਲੇ ਗਏ ਹੋਏ। ਭੁੱਖਰ ਪਿਆਸ ਜਹਾਂ ਨਹਿ ਥੋਰੀ। ਉਸ ਸਥਾਨ ਤੇ ਉਹਨਾਂ ਨੂੰ ਕੋਈ ਨਾ ਕੋਈ ਭੁੱਖ ਲੱਗਦੀ ਹੈ, ਨਾ ਕੋਈ ਪਿਆਸ ਲੱਗਦੀ, ਥੋੜੀ ਬਹੁਤੀ ਵੀ ਭੁੱਖ ਤੇ ਨਹੀਂ ਲੱਗਦੀ ਉੱਥੇ ਗਿਆ। ਨਾ ਹੈ ਸਾਧ ਕੀ ਕਰਤ ਉਡੀਕਾ। ਇਸ ਕਰਕੇ ਪਿਤਾ ਤੇਰੇ ਜਿਹੜੇ ਬਜ਼ੁਰਗ ਮਰ ਗਏ ਆ, ਤੇਰੇ ਸਰਾਧ ਸਰੂਦ ਖਾਣ ਦੀ ਕੋਈ ਉਡੀਕ ਨਹੀਂ ਕਰਦੇ। ਰਹਿਤ ਸਦੀਵ ਤਹਾ ਸੁਖ ਨੀਕਾ। ਤਾਂ ਉੱਥੇ ਚੰਗਾ ਸੁਖ ਹੈ ਤੇ ਹਮੇਸ਼ਾ ਉਹ ਸੁਖੀ ਰਹਿੰਦੇ, ਚੰਗੀ ਤਰ੍ਹਾਂ ਆਨੰਦ ਮਾਣਦੇ। ਜਿਨਕੇ ਪਿਤਰ ਅਸਨ ਚਲ ਅਸਨ ਜਲ ਚਹੀ। ਪਿਤਾ ਜਿਨ੍ਹਾਂ ਦੇ ਬਜ਼ੁਰਗ ਮਰੇ ਹੋਏ ਕੋਈ ਅੰਨ ਜਾਂ ਜਲ ਚਾਹੁੰਦੇ ਹਨ। ਕਰਨੋ ਸ਼ਰਾਧ ਤਿਨ ਹੈ ਕੋ ਅਹੀ। ਕਰੀ ਕਰਾਈ ਜਾਣ ਸ਼ਰਾਧ ਤੇਰੇ ਤੋਂ, ਜਿਹੜੇ ਬਜ਼ੁਰਗ ਇਹੋ ਜਿਹੀ ਜਗ੍ਹਾ ਪਹੁੰਚ ਕੇ ਜਿੱਥੇ ਉਹ ਕਹਿੰਦੇ ਜਿੱਥੇ ਆਊਂਗ ਨਾ ਭੁੱਖ ਹੈ ਹਰਾ ਅੰਮ੍ਰਿਤ ਨਾਮ ਸੁਖਵਾਸ, ਨਾ ਉੱਥੇ ਨੀਂਦ ਹੈ ਨਾ ਭੁੱਖ ਹੈ ਨਾ ਤੇ, ਸੁਖਾਂ ਦੇ ਵਿੱਚ ਹੀ ਹਮੇਸ਼ਾ ਨਿਵਾਸ ਹੈ। ਇਸ ਕਰਕੇ ਬਾਕੀ ਜਿਹੜੇ ਕੋਈ ਇਸ ਤਰ੍ਹਾਂ ਉਹ ਕਾਂ ਕੁੱਤਿਆਂ ਵਿੱਚ ਪਾ ਪੂ ਕੇ ਕਹਿੰਦੇ ਵੀ ਇਹਨਾਂ ਵਿੱਚ ਆ ਕੇ ਛਕਦੇ ਤੇ ਉਹ ਕਿੰਨਾ ਕਸਰੋ ਪੋ ਦਿੰਦੇ। ਇਸ ਕਰਕੇ ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸ਼ਰਾਧ ਕਰਾਹੀ। ਫਿਰ ਕਬੀਰ ਜੀ ਕੋਲ ਵੀ ਕਹਿੰਦੇ ਮਹਾਰਾਜ ਸ਼ਰਾਧ ਕਰਨੇ ਚਾਹੀਦੇ ਹੈ। ਕਬੀਰ ਸਾਹਿਬ ਕਹਿੰਦੇ ਵੀ ਜਿਉਂਦੇ ਬਜ਼ੁਰਗ ਨੂੰ ਤਾਂ ਕੋਈ ਮੰਨਦਾ ਪੂਜਦਾ ਨਹੀਂ ਹੈ, ਉਦੋਂ ਤਾਂ ਲੂਣ ਮਿਰਚਾਂ ਨਾਲ ਖਾਉਂਦੇ ਹੈ, ਤੂੜੀ ਵਾਲਿਆਂ ਦਾ ਸੁੱਟਿਆ ਹੁੰਦਾ। ਮਗਰੋਂ ਫਿਰ ਸ਼ਰਾਧ ਕਰਦੇ ਫਿਰਦੇ ਖੀਰ ਕਲਾ ਖਾਂਦੇ ਫਿਰਦੇ ਆ। ਕੋਕੜੀ ਕਲਾਂ ਮੈਂ ਇੱਥੇ 15-15 ਦਿਨ ਗੁਰੂ ਨਾਨਕਪੁਰੀ ਕਥਾ ਕਰਦਾ ਹੁੰਦਾ ਸੀ, ਜਿੱਥੇ ਉਹ ਮਲਾਇਆ ਵਾਲਿਆਂ ਦੇ ਘਰ ਆਸਣ ਜਿਹਾ ਹੁੰਦਾ ਸੀ। ਰਸਤੇ ਵਿੱਚ ਇੱਕ ਬਜ਼ੁਰਗ ਹੁੰਦਾ ਸੀ ਅਤੇ ਉਹਦਾ ਹਾਲ ਵੀ ਮੈਂ ਆਪ ਹੀ ਵੇਖਦਾ ਹੁੰਦਾ ਸੀ। ਬਹੁਤ ਬੁਰਾ ਹਾਲ ਸੀ ਉਹਦਾ ਵਿਚਾਰੇ ਦਾ, ਸਿਰੋਂ ਜਿਹਾ ਨੰਗਾ ਬੈਠਾ ਹੁੰਦਾ, ਨਾ ਕੋਈ ਚੰਗਾ ਹੇਠਾਂ ਉਹਦੇ ਕੱਪੜਾ ਵਛਾਇਆ, ਕੋਈ ਜੁੱਲਾ ਜਿਹਾ ਹੋਇਆ ਜਾਂ ਮਾੜਾ ਮੋਟਾ ਜਿਹਾ ਕੱਪੜੇ ਜਿਹੇ ਵੀ ਹੋਏ ਜੇ। ਜਦੋਂ ਫਿਰ ਮਰ ਮੁਰ ਗਿਆ ਫਿਰ ਜਲੇਬੀਆਂ ਪਕਾਈ ਫਿਰਨ। ਮੈਂ ਕਿਹਾ ਵੀ ਹੁਣ ਦੇਖ ਲਾ ਗੱਲ ਕਬੀਰ ਸਾਹਿਬ ਦੀ ਹੋਈ ਹੈ ਵੀ ਜਿਉਂਦੇ ਬਜ਼ੁਰਗ ਨੂੰ ਤਾਂ ਕੋਈ ਮੰਨਦਾ ਨਹੀਂ ਹੈ ਅਤੇ ਮਰਿਆ ਹੋਇਆ ਸਲਾਹ ਕਰਦੇ ਫਿਰਦੇ। ਇਸ ਕਰਕੇ ਕਬੀਰ ਜੀ ਕਹਿੰਦੇ ਪਿੱਤਰ ਵੀ ਵਪਰੇ ਕਾਹ ਕੋ ਭਾਵ ਹੈ, ਕਹਿੰਦੇ ਜਿਹੜੇ ਬੇਚਾਰੇ ਬਜ਼ੁਰਗ ਜਿਹਨਾਂ ਨੂੰ ਭੁੱਖਾ ਧਿਆਇਆ ਰੱਖਿਆ ਹੈ ਉਹ ਕਿੱਥੇ ਖਾਂਦੇ ਆ ਮਰੇ ਤੋਂ ਬਾਅਦ? ਕਹਿੰਦੇ ਮਹਾਰਾਜ ਫਿਰ ਕੌਣ ਖਾਂਦੇ ਆ? ਕਹਿੰਦੇ ਕਾਂ ਕੂਕਰ ਖਾਹੀ, ਵੀ ਜਾਂ ਤਾਂ ਕਾਂ ਖਾ ਜਾਂਦੇ ਜਾਂ ਕੁੱਤੇ ਖਾ ਜਾਂਦੇ। ਉੱਪਰ ਤੱਕ ਹੀ ਹੈ ਵੀ ਜਦੋਂ ਆ ਸਿੱਟਦੇ ਬਨੇਰੇ ਦੇ ਉੱਪਰ ਕਾਂ ਵੀ ਖਾਂਦੇ ਆ ਅਤੇ ਬਾਹਰ ਵੀ ਸਿੱਟਦੇ ਹੁੰਦੇ ਆ ਵੀ ਉਹ ਕੁੱਤੇ ਖਾ ਜਾਂਦੇ। ਵੀ ਕਊਆ ਕੂਕਰ ਖਾਹੀ, ਕਾਂ ਕੁੱਤੇ ਜ਼ਰੂਰ ਖਾ ਜਾਂਦੇ ਅਤੇ ਉਹ ਤਾਂ ਨਹੀਂ ਖਾਂਦਾ। ਉਹ ਦੁਨੀ ਚੰਦਾ ਹੁਣੇ ਪਿੱਛੇ ਪ੍ਰਸੰਗ ਹੀ ਆਇਆ, ਇਹਨੇ ਵੀ ਖਵਾਇਆ ਹੀ ਸੀ ਸ਼ਰਾਧ, ਅਤੇ ਗੁਰੂ ਮਹਾਰਾਜ ਨੇ ਪੁੱਛਿਆ ਸੀ ਵੀ ਜਿਨ੍ਹਾਂ ਦੇ ਨਿਵੇਤ ਖਵਾਇਆ ਉਹ ਪਿਓ ਰੱਜ ਗਿਆ ਤਿਰਪਤ ਹੋ ਗਿਆ? ਕਹਿੰਦਾ ਜੀ ਮਹਾਰਾਜ ਇਹ ਨਹੀਂ ਪਤਾ ਹੈ। ਮਹਾਰਾਜ ਕਹਿੰਦੇ ਉੱਥੇ ਕਿੱਥੇ ਆ ਤੇਰਾ ਪਿਓ, ਕਿਹੜੀ ਜੂਨ ਵਿੱਚ ਪਿਆ? ਕਹਿੰਦਾ ਇਹ ਵੀ ਨਹੀਂ ਪਤਾ। ਮਹਾਰਾਜ ਕਹਿੰਦੇ ਬਘਿਆੜ ਬਣਿਆ ਹੋਇਆ ਹੈ, ਇੱਥੋਂ 5 ਕੋਹ ਅਤੇ ਫਲਾਨੇ ਝਾੜ ਦੇ ਹੇਠਾਂ 3 ਦਿਨਾਂ ਦਾ ਭੁੱਖਾ ਬੈਠਾ ਹੈ। ਇਹ ਖਾ ਖੂ ਕੇ ਇੱਕ ਥਾਪੜ ਕੇ ਪੇਟ ਥਾਪੜ ਕੇ ਚਲੇ ਗਏ, ਉਹ ਕੋਈ ਉਹਨੂੰ ਤਿਰਪਤ ਨਹੀਂ, ਉਹਨੂੰ ਕੋਈ ਨਹੀਂ ਮਿਲਿਆ ਹੈ। ਇਹ ਜਦੋਂ ਇਹ ਗਿਆ ਲੈ ਖਾ ਕੇ ਇਹਦੇ ਦਰਸ਼ਨ ਕਰਕੇ ਉਹਨੇ ਸਰੂਪ ਬਦਲ ਲਿਆ ਸੀ, ਮਨੁੱਖ ਸੀ। ਵਿਚਾਰ ਕੇ ਇਹਨੂੰ ਕਿਹਾ ਵੀ ਪੁੱਤਰ ਤੂੰ ਤਨ ਹੈ, ਮੂਹਰੇ ਗੁਰੂ ਨਾਨਕ ਸਾਹਿਬ ਤੇਰੇ ਘਰ ਆਏ ਪਰਮੇਸ਼ਰ ਰੂਪ, ਉਹਨਾਂ ਦੇ ਦਰਸ਼ਨ ਕਰਕੇ ਤੂੰ ਆਇਆ ਅਤੇ ਮੈਂ ਤੇਰੇ ਦਰਸ਼ਨ ਕੀਤੇ ਆ ਅਤੇ ਮੈਨੂੰ ਇਹ ਫਲ ਮਿਲਿਆ ਵੀ ਆਹ ਸਰੀਰ ਬਘਿਆੜ ਦੀ ਜੂਨ ਤੋਂ ਸਰੀਰ ਤੋਂ ਕਾੜਾ ਛੁੱਟ ਗਿਆ। ਇਸ ਕਰਕੇ ਉਹਨਾਂ ਦੇ ਚਰਨਾਂ ਦੀ ਸੇਵਾ ਵਿੱਚ ਰਹੀ, ਜੋ ਬਚਨ ਕਹਿਣ ਅਤੇ ਮੰਨੀ, 21 ਕੁਲਾਂ ਦਾ ਉਧਾਰ ਹੋ ਜਾਏਗਾ। ਇਸ ਕਰਕੇ ਕੋਈ ਬਜ਼ੁਰਗਾਂ ਦੇ ਨਿਵੇਦ ਕੋਈ ਪਾਠ ਪੂਜਾ ਕਰ ਲੈਣੀ, ਉਂਝ ਲੰਗਰ ਪਾਣੀ ਅਰਦਾਸ ਕਰਾ ਲੈਣੀ ਕੋਈ ਮਾੜੀ ਗੱਲ ਨਹੀਂ ਹੈ। ਜਿਹੜਾ ਇਉਂ ਵੀ ਆ ਕਾਂ ਕੁੱਤਿਆਂ ਵਿੱਚ ਬਜ਼ੁਰਗ ਆਉਂਦੇ ਆ ਖਾ ਜਾਂਦੇ ਹੈ, ਇਹ ਤਾਂ ਸਾਰਾ ਕਹਿਣਾ ਕਹਾਣਾ ਹੀ ਹੈ। ਕਬੀਰ ਜੀ ਕਹਿੰਦੇ ਆ ਕਾਂ ਕੁੱਤੇ ਹੀ ਖਾਂਦੇ ਨੇ। ਜਿਨਕੇ ਮਨ ਅਬਿਲਾਖਾ ਨਾਹੀ, ਕਿਰਪਾਲੂ ਜਿਨ੍ਹਾਂ ਬਜ਼ੁਰਗਾਂ ਦੇ ਮਨ ਵਿੱਚ ਤੇਰੇ ਸ਼ਰਾਧ ਖਾਣ ਦੀ ਕੋਈ ਚਾਹਨਾ ਖਾਸ ਹੈ ਨਹੀਂ, ਕਰ ਸ਼ਰਾਧ ਸੰਤਤ ਕਿਉਂ ਤਾਹੀ, ਉਹਨਾਂ ਦੀ ਜਿਹੜੀ ਸੰਤਾਨ ਉਹਨਾਂ ਦੇ ਪੁੱਤਰ ਧੀਆਂ ਕਿਉਂ ਆਪਣੇ ਬਜ਼ੁਰਗਾਂ ਵਿੱਚ ਸ਼ਰਾਧ ਕਰਦੇ ਫਿਰਨ? ਆਪ ਸਭ ਦਿਜ ਕੋ ਦੇਹੋ ਆਹਾਰਾ, ਵੀ ਹੁਣ ਤਾਂ ਪਿਤਾ ਜਿਹੜਾ ਇਹ ਭੋਜਨ ਬਣਿਆ ਸਾਰਿਆਂ ਨੂੰ ਤੂੰ ਛਕਾ ਦੇ, ਕਰਨੋ ਸ਼ਰਾਧ ਤਜਹੋ ਵਿਵਹਾਰ, ਮੇਰੇ ਵਾਸਤੇ ਸ਼ਰਾਧ ਦਾ ਜਿਹੜਾ ਇਹ ਵਿਵਹਾਰ ਜਾਂ ਕਰਤੱਵ ਇਹ ਵੀ ਸਾਲ ਤੋਂ ਬਾਅਦ ਕਰਨਾ ਤੂੰ ਬਿਲਕੁਲ ਛੱਡ ਦੇ। ਕਾਲੂ ਕਹੇ ਬਿਨਾ ਚੱਖ ਦੇਖੇ, ਪਿਤਾ ਕਾਲੂ ਜੀ ਕਹਿਣ ਲੱਗਿਆ ਮਹਾਰਾਜ ਤੁਸੀਂ ਕਹਿੰਦੇ ਹੋ ਬਜ਼ੁਰਗ ਇਹੋ ਜਿਹੀ ਜਗ੍ਹਾ ਚਲੇ ਗਏ ਆ ਜਿੱਥੇ ਉਹਨਾਂ ਨੂੰ ਅੰਨ ਭੋਜਨ ਦੀ ਲੋੜ ਨਹੀਂ, ਕਹਿੰਦੇ ਅੱਖਾਂ ਨਾਲ ਦੇਖੇ ਤੋਂ ਬਗੈਰ ਮੁਝੇ ਪ੍ਰਤੀਤ ਨ ਆਏ ਵਿਸੇਖੇ, ਮੈਨੂੰ ਤਾਂ ਵਿਸ਼ੇਸ਼ ਕਰਕੇ ਤੁਹਾਡੇ ਕਹਿਣ ਕਹਾਉਣ ਨਾਲ ਕੋਈ ਯਕੀਨ ਨਹੀਂ ਆਉਂਦਾ ਹੈ। ਇਸ ਪ੍ਰਕਾਰ ਕੀ ਸੁਧ ਜੋ ਸੁਣਾਵੋ, ਤੁਸੀਂ ਇਸ ਤਰ੍ਹਾਂ ਦੀ ਖਬਰ ਸੁਣਾਉਂਦੇ ਆ ਵੀ ਇਹੋ ਜਿਹੇ ਥਾਂ ਬਜ਼ੁਰਗ ਪਹੁੰਚ ਕੇ ਜਿੱਥੇ ਉਹ ਅੰਨ ਪਾਣੀ ਦੀ ਲੋੜ ਨਹੀਂ ਰੱਖਦੇ, ਜਹਾਂ ਪਿਤਰ ਸੋ ਠੌਰ ਦਿਖਾਵੋ, ਫਿਰ ਮੈਂ ਮੰਨਾਂਗਾ ਜਿੱਥੇ ਬਜ਼ੁਰਗ ਮਹਾਰਾ ਮੇਰੇ ਰਹਿੰਦੇ ਉਹ ਜਗ੍ਹਾ ਮੈਨੂੰ ਪਹਿਲਾਂ ਦਿਖਾਓ ਜੀ, ਦੇਖ ਲਿਓ ਮੈਂ ਆਏ ਭਰੋਸੋ। ਹਮਾਰਾ ਮਨ ਇਹਨਾਂ ਅੱਖਾਂ ਨਾਲ ਦੇਖ ਲਾਂ ਫਿਰ ਮੈਨੂੰ ਬਿਲਕੁਲ ਯਕੀਨ ਆ ਜਾਊ ਵੀ ਤੁਸੀਂ ਸੱਚ ਕਹਿੰਦੇ ਹੋ। ਕਹੋ ਜੋ ਤੁਮ ਤਬ ਬਹੁਰ ਕਰੋ ਸੋ। ਫਿਰ ਮਹਾਰਾਜ ਜਿਵੇਂ ਤੁਸੀਂ ਕਹੋਗੇ ਉਵੇਂ ਮੈਂ ਕਰ ਲਿਆ ਕਰਾਂਗਾ, ਫਿਰ ਮੈਂ ਨਹੀਂ ਸ਼ਰਾਧ ਕਰਿਆ ਕਰਾਂ। ਸੁਣ ਕਰ ਬੋਲੇ ਕਿਰਪਾ ਨਿਧਾਨ। ਮਹਾਰਾਜ ਪਿਤਾ ਤੋਂ ਸੁਣ ਕੇ ਕਿਰਪਾ ਦੇ ਖਜ਼ਾਨੇ ਫਿਰ ਬੋਲੇ। ਜੇ ਤੁਮ ਦੇਖਿਓ ਚਾਹੋ ਸੁਥਾਨ। ਕਹਿੰਦੇ ਵੀ ਜਿੱਥੇ ਬਜ਼ੁਰਗ ਰਹਿੰਦੇ ਜੇ ਉਸ ਸਥਾਨ ਨੂੰ ਤੂੰ ਦੇਖਿਆ ਚਾਹੁੰਦਾ। ਦੌਨ ਬਿਲੋਚਨ ਮੁੰਦਾ ਅਬ ਹੀ। ਕਹਿੰਦੇ ਪਿਤਾ ਹੁਣੇ ਆਪਣੇ ਦੋਵੇਂ ਨੇਤਰ ਤੂੰ ਬੰਦ ਕਰ ਲੈ। ਪਿਤਰ ਬਿਲੋਕਾਹ ਬੈਠੇ ਸਭ ਹੀ। ਜਿੰਨੇ ਤੇਰੇ ਬਜ਼ੁਰਗ ਪਿਓ ਦਾਦੇ ਪੜਦਾਦੇ ਬੈਠੇ ਨਾ, ਸੋਹਣੀ ਜਗ੍ਹਾ ਹੁਣੇ ਹੀ ਦੇਖ ਲਾ। ਕਰ ਨਿਸਚਾ ਮਾਨਿਓ ਮਨ ਬਚਨਾ। ਗੁਰੂ ਮਹਾਰਾਜ ਤੇ ਬਚਨਾ ਤੇ ਭਰੋਸਾ ਮਨ ਕਰਕੇ ਤੇ ਬਚਨ ਮੰਨ ਲਿਆ, ਅੱਖਾਂ ਨੇਤਰ ਬੰਦ ਕਰ ਲਏ। ਲੋਚਨ ਮੂੰਦ ਪਿਖੀ ਸੁੱਠ ਰਚਨਾ। ਨੇਤਰ ਬੰਦ ਕੀਤੇ ਐ ਸੋਹਣੀ ਕਹਿੰਦੇ ਰਚਨਾ, ਸੋਹਣਾ ਇਹਨੇ ਦੇਖਿਆ ਸਭ ਕੁਛ। ਜੈ ਬੈਕੁੰਠ ਭਗਤ ਵੱਡ ਬਾਸਾ। ਜੇ ਕਹਿੰਦੇ ਬੈਕੁੰਠ ਹੈ ਤੇ ਬੜੇ ਭਗਤ ਲੋਕ ਬਸਦੇ ਹਨ। ਕੰਚਨ ਮਨ ਮੈਂ ਰੁਚਰ ਅਵਾਸਾ। ਸੋਹਣੇ ਤੇ ਮੁਣੀਆਂ ਵਾਲੇ ਜਿੱਥੇ ਸੋਹਣੇ ਮਕਾਨ ਬਣੇ ਹੋਏ। ਤਹਾ ਪਿਤਰ ਦੇਖੇ ਸਭ ਜਾਈ। ਉੱਥੇ ਕਹਿੰਦੇ ਬੈਕੁੰਠ ਵਿੱਚ ਜਾ ਕੇ ਨੇ ਆਪਣੇ ਬਜ਼ੁਰਗ ਜਿਹੜੇ ਦਾਦੇ ਪੜਦਾਦੇ ਤੱਕੇ ਹਨ। ਇਸ ਕੋ ਦੇਖ ਉੱਠੇ ਸਮਦਾਈ। ਕਾਲੀ ਜੀ ਨੂੰ ਆਇਆ ਦੇਖ ਕੇ ਜਿੰਨੇ ਬਜ਼ੁਰਗ ਹੈ ਦੋਵੇਂ ਹੱਥ ਜੋੜ ਜੋੜ ਕੇ ਸਾਰੇ ਉੱਠ ਖੜੋਤੇ ਹਨ। ਕਰ ਕਾਲੂ ਕੋ ਬਹੁ ਸਨਮਾਨ। ਕਾਲੂ ਜੀ ਦਾ ਬੜਾ ਸਨਮਾਨ ਕਰ ਰਹੇ। ਮ੍ਰਿਦੁਲ ਮਧੁਰ ਮੁਖ ਬਚਨ ਬਖਾਨਾ। ਬਹੁਤ ਹੀ ਮਿੱਠੇ ਤੇ ਕੋਮਲ ਬਚਨ ਕਾਲੂ ਜੀ ਨੇ ਬਜ਼ੁਰਗਾਂ ਨੇ ਕਹੇ ਹਨ। ਧੰਨ ਧੰਨ ਤੁਮਰੀ ਕਰਤੂਤ। ਕਾਲੂ ਸਾਡੇ ਪੁੱਤਰ, ਧਨ ਹੈ ਤੇਰੀ ਕਰਨੀ, ਧਨ ਹੈ ਤੇਰੀ ਕਮਾਈ। ਜਿਹਤੇ ਉਪਜਿਓ ਸਾਧਨ ਸਬੂਤਾ। ਇਸ ਕਰਕੇ ਵੀ ਸਾਡੇ ਘਰ ਘਰ ਤੂੰ ਇਹੋ ਜਿਹਾ ਸ੍ਰੇਸ਼ਟ ਪੁੱਤਰ ਪੈਦਾ ਹੋਇਆ ਹੈ। ਸਭ ਪਿਤਰਨ ਕੋ ਕੀਨ ਉਧਾਰ। ਤੇਰੀ ਕਰਨੀ ਕਰਕੇ ਤੇਰੇ ਘਰ ਵਿੱਚ ਸ੍ਰੇਸ਼ਟ ਪੁੱਤਰ ਪੈਦਾ ਹੋ ਗਿਆ ਗੁਰੂ ਨਾਨਕ ਸਾਹਿਬ, ਜਿਸਨੇ ਸਾਰੇ ਬਜ਼ੁਰਗਾਂ ਦਾ ਹੀ ਉਧਾਰ ਕਰ ਦਿੱਤਾ ਹੈ। ਪਹੁੰਚਾਏ ਪ੍ਰਭ ਕੇ ਦਰਬਾਰਾ। ਦੇਖ ਲਾ ਵੀ ਕਾਲੂ ਗੁਰੂ ਨਾਨਕ ਸਾਹਿਬ ਜੀ ਦੇ ਤੇਰੇ ਕਦੇ ਪੈਦਾ ਹੋਣ ਕਰਕੇ ਸਾਨੂੰ ਤਾਂ ਇੰਨਾ ਪੁੰਨ ਮਿਲਿਆ, ਸਾਨੂੰ ਪਰਮੇਸ਼ਰ ਦੇ ਦਰਬਾਰ ਵਿੱਚ ਉਹਨਾਂ ਨੇ ਪਹੁੰਚਾ ਦਿੱਤਾ। ਕਾਲੂ ਕਹੇ ਕਿਤਕ ਭਾ ਕਾਲਾ। ਕਾਲੂ ਜੀ ਇਸ ਤਰ੍ਹਾਂ ਬਜ਼ੁਰਗਾਂ ਤੋਂ ਸੁਣ ਕੇ ਕਹਿਣ ਲੱਗਿਆ ਵੀ ਇਹ ਦੱਸੋ ਕਿੰਨਾ ਕੁ ਸਮਾਂ ਹੋ ਗਿਆ। ਤੁਮਨੇ ਪਾਇਓ ਆਨੰਦ ਵਿਸਾਲਾ। ਇਸ ਸਥਾਨ ਤੇ ਆ ਕੇ ਤੁਸੀਂ ਬੜਾ ਭਾਰੀ ਆਨੰਦ ਪਾਇਆ ਹੈ। ਬਸੇ ਆਨ ਸ੍ਰੀ ਹਰ ਕੇ ਲੋਕਾ। ਇਸ ਤਰ੍ਹਾਂ ਉੱਥੋਂ ਸ੍ਰੀ ਛੱਡ ਕੇ ਇੱਥੇ ਪਰਮੇਸ਼ਰ ਦੇ ਲੋਕ ਵਿੱਚ ਆ ਵਸੇ ਹੋ। ਜਹ ਮਦ ਮਾਨ ਮੋਹ ਨਹਿ ਸੋਗਾ। ਇੱਥੇ ਕੋਈ ਮਦ ਨਹੀਂ, ਹੰਕਾਰ ਨਹੀਂ ਹੈ, ਕੋਈ ਇਸੇ ਤਰ੍ਹਾਂ ਮਾਣ ਨਹੀਂ ਹੈ, ਲੋਭ ਨੀ ਤੇ ਹੰਕਾਰ ਨੀ ਥੋੜੇ ਮਾਤਰ। ਸੁਣ ਕਾਲੂ ਜਬ ਸਾਧਨ ਤੁਮਾਰੇ। ਉਸ ਵੇਲੇ ਬਜ਼ੁਰਗਾਂ ਨੇ ਕਿਹਾ ਹੇ ਕਾਲੂ ਸੁਣ, ਜਦੋਂ ਤੂੰ ਤੇਰੇ ਘਰ ਦੇ ਵਿੱਚ ਅਵਤਰਿਓ ਸ੍ਰੀ ਏਕੰਕਾਰੇ। ਪਰਮੇਸ਼ਰ ਦਾ ਅਵਤਾਰ ਗੁਰੂ ਨਾਨਕ ਸਾਹਿਬ ਉਹ ਤੇਰੇ ਘਰੇ ਪ੍ਰਗਟ ਹੋਏ। ਤਬ ਕੇ ਆਨ ਬਸੇ ਇਹ ਥਾਨਾ। ਉਦੋਂ ਤੋਂ ਲੈ ਕੇ ਅਸੀਂ ਇਸ ਸਥਾਨ ਤੇ ਆ ਵਸੇ ਹਾਂ। ਉਚੁੱਤ ਪਦਵੀ ਆਨੰਦ ਮਹਾਨ। ਅਗੜ ਪਦਵੀ ਹੈ, ਨਾ ਡਿੱਗਣ ਵਾਲਾ ਅਹੁਦ ਹੈ, ਜਿੱਥੇ ਬੜਾ ਭਾਰੀ ਆਨੰਦ ਹੀ ਆਨੰਦ ਹੈ। ਹੁਣ ਸੁਤ ਕੋ ਸੁਤ ਨਾ ਜਾਨ ਵੱਡ ਭਾਗੀ। ਵੱਡੇ ਭਾਗਾਂ ਵਾਲੇ ਕਾਲੂ ਆਪਣੇ ਪੁੱਤਰ ਗੁਰੂ ਨਾਨਕ ਸਾਹਿਬ ਨੂੰ ਕਿਤੇ ਪੁੱਤਰ ਕਰਕੇ ਨਾ ਜਾਣੀ ਜਾਈ। ਹਰ ਸੋ ਲਖੋ ਹੋ ਹੋ ਅਨੁਰਾਗੀ। ਵਾਹਿਗੁਰੂ ਪਰਮੇਸ਼ਰ ਸਰੂਪ ਹੈ, ਇਸ ਤਰ੍ਹਾਂ ਪਰਮੇਸ਼ਰ ਰੂਪ ਜਾਣ ਕੇ ਉਹਨਾਂ ਦੇ ਉੱਤੋਂ ਪ੍ਰੇਮੀ ਪਿਆਰਾ ਬਣ। ਸੁਣ ਬਾਚ ਸੁਖ ਪਿਖ ਸਮੁਦਾਈ। ਇਸ ਤਰ੍ਹਾਂ ਉੱਥੋਂ ਦੇ ਸੁੱਖ ਵੇਖ ਕੇ ਤੇ ਉਹਨਾਂ ਦੀਆਂ ਉਹਨਾਂ ਨੂੰ ਉਹ ਥਾਂ ਵੇਖ ਕਰਕੇ ਰਹੇ ਉਸ ਕਾਲੂ ਔਰ ਬਿਸਮਾਈ। ਕਾਲੂ ਜੀ ਆਪਣੇ ਹਿਰਦੇ ਵਿੱਚ ਬੜਾ ਅਚਰਜ ਹੀ ਹੋ ਰਹੇ। ਤਜਨੇ ਕੀ ਅਬ ਲਾਖ ਨਾ ਕਰਈ। ਬੈਕੁੰਠ ਵਾਲਾ ਸਥਾਨ ਹੈ, ਕਹਿੰਦੇ ਉਹ ਛੱਡਣ ਦੀ ਉਹ ਇੱਛਾ ਹੀ ਨਹੀਂ ਕਰ ਰਿਹਾ। ਕਹਿੰਦਾ ਵੀ ਇੱਥੇ ਹੀ ਰਹਿ ਪਈਏ। ਰਹੋ ਇਹਾ ਮੈਂ ਹਿਰਦੇ ਵਿਚਾਰਈ। ਹਿਰਦੇ ਵਿੱਚ ਵਿਚਾਰਦਾ ਵੀ ਗਿਆ ਸੁਖ ਵਾਲੀ ਜਗ੍ਹਾ, ਉੱਥੇ ਤਾਂ ਪੁਆੜਾ ਹੀ ਹੈ, ਇੱਥੇ ਹੀ ਰਹਾਂ, ਟਿਕੇ ਰਹਾਂ। ਆਨੰਦ ਦਿਖਾਏ ਵੱਡੋ ਜਗਨਾਥਾ, ਜਗਤ ਦੇ ਮਾਲਕ ਨੇ ਉਸ ਸਥਾਨ ਦਾ ਬੜਾ ਭਾਰੀ ਆਨੰਦ ਸੁਖ ਦਿਖਾ ਕੇ ਇਸ ਨੂੰ। ਪਿਤ ਕੋ ਗਹਿਓ ਹੱਥ ਮੈਂ ਹੱਥ, ਪਿਤਾ ਦਾ ਆਪਣੇ ਹੱਥ ਵਿੱਚ ਇਸ ਤਰ੍ਹਾਂ ਹੱਥ ਜਿਹਾ ਪਕੜ ਲਿਆ ਹੈ। ਤੇ ਛਿੰਨ ਮੈਂ ਲੋਚਨ ਖੁਲਵਾਏ, ਇਸ ਤਰ੍ਹਾਂ ਹੱਥ ਨਾਲ ਹਲਾ ਚਲਾ ਕੇ ਇਹਦੇ ਨੇਤਰ ਜੇ ਖੁਲਵਾਏ ਹਨ। ਸ੍ਰੀ ਮੁਖ ਸੋ ਅਸ ਬਚਨ ਲਾਏ, ਉਸ ਤੋਂ ਵਾਰਸ ਵਾਏ ਮਨ ਮੁਖ ਤੋਂ ਬਚਨ ਕਹੇ ਸਤਿਗੁਰਾਂ ਨੇ। ਦੇਖੇ ਪਿਤਰ ਕਿਦੋਂ ਤੁਮ ਨਾਹੀ, ਮਹਾਰਾਜ ਕਹਿੰਦੇ ਵੀ ਕੱਲ ਸੱਚ ਬੋਲੀ, ਆਪਣੇ ਬਜ਼ੁਰਗਾਂ ਨੂੰ ਦੇਖ ਲਿਆ ਕਿ ਨਹੀਂ ਦੇਖਿਆ। ਕਹੋ ਬਿਰਤੰਤ ਸਭ ਹਮ ਪਾਹੀ, ਜਿਵੇਂ ਬਜ਼ੁਰਗ ਦੇਖ ਕੇ ਆਇਆ ਸਾਰਾ ਪ੍ਰਸੰਗ ਸਾਡੇ ਕੋਲ, ਕਹਿ ਦੇ ਦੱਸ ਦੇ। ਕਾਲੂ ਕੋ ਸਭ ਸੰਸਾ ਭਾਗਾ, ਹੁਣ ਕਾਲੂ ਜੀ ਦਾ ਪ੍ਰਤੱਖ ਥਾਂ ਦੇਖ ਕੇ ਸਾਰਾ ਸੰਸਾ ਦੂਰ ਹੋਇਆ ਹੋਇਆ ਸੀ। ਜਾਨ ਪ੍ਰਭੂ ਕੋ ਮਨ ਅਨੁਰਾਗਾ, ਗੁਰੂ ਨਾਨਕ ਸਾਹਿਬ ਤਾਂ ਪਰਮੇਸ਼ਰ ਰੂਪ ਹੈ, ਇਉਂ ਜਾਣ ਕੇ ਸਮਝ ਕੇ ਇਹਦਾ ਮਨ ਪ੍ਰੇਮੀ ਪਿਆਰਾ ਹੋਇਆ। ਕਹਿਣ ਲੱਗਿਓ ਮੈਂ ਸਭ ਹੀ ਦੇਖੇ, ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ ਆਪਣੇ ਬਜ਼ੁਰਗ ਮੈਂ ਸਾਰੇ ਦੇਖੇ। ਬਸ ਹੈ ਤਹਾਂ ਜਹ ਆਨੰਦ ਵਿਸੇਖੇ, ਉੱਥੇ ਬਸਦੇ ਹੈ ਜਿੱਥੇ ਬੜਾ ਭਾਰੀ ਆਨੰਦ ਹੀ ਆਨੰਦ ਹੈ। ਆਪ ਕਰ ਕਿਰਪਾ ਮੁਜੈ ਤੇ ਥਾਨਾ, ਗੁਰੂ ਨਾਨਕ ਸਾਹਿਬ ਹੁਣ ਮੇਰੇ ਤੇ ਕਿਰਪਾ ਕਰਕੇ ਉਸ ਅਸਥਾਨ ਤੇ ਪਹੁੰਚਾਵੋ ਤੁਮ ਮਾਇਆ ਨਿਧਾਨ, ਮਹਾਰਾਜ ਕਿਰਪਾ ਦੇ ਮੇਹਰ ਦੇ ਖਜ਼ਾਨੇ ਆ, ਛੇਤੀ ਦੇ ਕੇ ਮੈਨੂੰ ਉੱਥੇ ਪਹੁੰਚਾਓ। ਮਲ ਮੂਤਰ ਕੀ ਤਜ ਕਰ ਦੇਹਾ, ਮਾਰਾ ਮੂਲ ਮਲ ਮੂਤਰ ਗੰਦਗੀ ਦੇ ਰੀ ਛੱਡ ਕੇ ਪਰੇ ਮਾਰ ਕੇ, ਪਹੁੰਚੋ ਤਹਾਂ ਚਾਹ ਮਮ ਏਹਾ, ਮਾਰਾ ਏਰੀ ਮੇਰੀ ਆਖਰੀ ਇੱਛਾ ਹੈ ਵੀ ਉੱਥੇ ਮੈਂ ਵਿਕੁੰਠ ਵਿੱਚ ਜਾ ਪੁਣਾ, ਸੱਚਖੰਡ ਜਾ ਪਹੁੰਚਾ। ਸੁਣ ਹੋ ਪਿਤਾ ਤਬ ਵੈਸ ਬਿਹਾਈ, ਗੁਰੂ ਮਹਾਰਾਜ ਕਹਿੰਦੇ ਪਿਤਾ ਠੀਕ ਹੈ ਤੇਰੀ ਹੁਣ ਬਸ ਅਮਰ ਬੀਤ ਹੀ ਗਈ ਹੈ, ਕਿਤਕ ਦਿਵਸ ਮੈਂ ਪਹੁੰਚੋ ਜਾਈ, ਕੁਝ ਕਦੇ ਨਹੀਂ ਹੈ, ਬਸ ਤੂੰ ਉੱਥੇ ਜਾਈ ਪਹੁੰਚੇਗਾ। ਆਪ ਉੱਠ ਕੇ ਸਭ ਭੋਜਨ ਖਵਾਵੋ, ਕਾਲੂ ਹੁਣ ਉੱਠ ਕੇ ਸਾਰਿਆਂ ਨੂੰ ਭੋਜਨ ਛਕਾ, ਬਹੁਰ ਬੈਠ ਹਰ ਕੇ ਗੁਣ ਗਾਵੋ, ਬਾਹਰ ਇੱਥੇ ਸਾਡੇ ਕੋਲ ਬੈਠ ਕੇ ਪਰਮੇਸ਼ਰ ਦੇ ਗੁਣ ਗਾਓ, ਦੀ ਸਿਵ ਸਲਾਗਾ ਵਿੱਚ ਜੁੜ, ਬਚਨ ਮਾਨ ਉੱਠ ਦੀਨ ਆਹਾਰਾ, ਗੁਰੂ ਮਹਾਰਾਜ ਦਾ ਬਚਨ ਮੰਨ ਕੇ ਜਿਹੜਾ ਘਰ ਵਿੱਚ ਭੋਜਨ ਬਣਿਆ ਸੀ ਸਭ ਨੂੰ ਕਹਿੰਦੇ ਦੇ ਦਿੱਤਾ ਹੈ। ਜੋ ਤਹਿ ਆਏ ਸਭ ਕੋ ਖੁਆਰਾ, ਜਿਹੜੇ ਆਏ ਸੀ ਸਾਰੇ ਗਰੀਬ ਅਮੀਰ ਨੂੰ ਛਕਾ ਦਿੱਤਾ ਹੈ। ਕਿਤਕ ਦਿਵਸ ਜਾਬ ਬਹੁਰ ਬਿਤਾਏ, ਜਿੰਨਾ ਕੁਝ ਕੁ ਦਿਨ ਇਸਨੇ ਫਿਰ ਬਤੀਤ ਕੀਤੇ ਹਨ, ਅੰਤ ਸਮਾਂ ਪਹੁੰਚੋ ਤਬ ਆਏ, ਪਿਤਾ ਕਾਲੂ ਜੀ ਦਾ ਅੰਤ ਦਾ ਸਮਾਂ ਆ ਪਹੁੰਚਿਆ ਹੈ। ਜਿਉਂ ਗਜ ਫੁੱਲ ਮਾਲ ਕੋ ਡਾਰੇ, ਜਿਹੜਾ ਹਾਥੀ ਹੈ ਫੁੱਲਾਂ ਦੀ ਮਾਲਾ ਆਪਣੇ ਗਲ ਚੋਂ ਲਾ ਕੇ ਸੌਖਿਆਂ ਸਿੱਟ ਦਿੰਦਾ ਹੈ। ਤਿਉਂ ਤਨ ਤਜ ਬੈਕੁੰਠ ਪਧਾਰੇ, ਇਸ ਤਰ੍ਹਾਂ ਕਹਿੰਦੇ ਸਰੀਰ ਸੌਖੇ ਸੰਗ ਨਾਲ ਹੀ ਛੱਡ ਕੇ ਬੈਕੁੰਠ ਵਿੱਚ ਚਲਿਆ ਗਿਆ। ਉਹ 1497 ਬਿਕਰਮੀ ਸੰਮਤ ਵਿੱਚ ਇਹਦਾ ਕਾਲੂ ਜੀ ਦਾ ਜਨਮ ਹੋਇਆ ਸੀ ਅਤੇ 1579 ਬਿਕਰਮੀ ਨੂੰ ਇਹਨੇ ਇਸ ਤਰ੍ਹਾਂ ਰਾਏ ਭੋਏ ਤਲਵੰਡੀ ਵਿੱਚ ਆਪਣਾ ਸਰੀਰ ਤਿਆਗਿਆ ਸੀ। ਜਿਸ ਦਿਨ ਇਹ ਸਰੀਰ ਤਿਆਗਿਆ ਸੀ ਸ਼ਰਾਧਾਂ ਦੀ ਮੱਸਿਆ ਦਾ ਦਿਨ ਸੀ, ਜਾਣੀ ਅਕੀਲ ਦੇ ਸ਼ਰਾਧਾਂ ਦਾ ਦਿਨ ਸੀ। ਇਸ ਤਰ੍ਹਾਂ ਇਹ ਜਾਣੀ ਦਸ ਗੁਰਜੋਤ ਦਿਵਾਕਰ ਗ੍ਰੰਥ ਵਿੱਚ ਲਿਖਿਆ ਹੋਇਆ। ਕਰੀਬਨ ਕਾਲੂ ਜੀ 79 ਕੁ ਸਾਲ ਦੀ ਸਾਰੀ ਉਮਰ ਹੈ ਸੀ। ਇਸ ਤਰ੍ਹਾਂ ਕਿਸੇ ਨੇ ਐਸਾ ਵੀ ਲਿਖਿਆ ਵੀ ਰਾਏ ਭੋਏ ਦੀ ਤਲਵੰਡੀ ਨਹੀਂ ਸਗੋਂ ਕਰਤਾਰਪੁਰ ਸਾਹਿਬ ਵਿੱਚ, ਉਹ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਉਹ ਵਸਾਇਆ ਸੀ ਰਾਵੀ ਨਦੀ ਦੇ ਕਿਨਾਰੇ, ਇੱਥੇ ਕਰਤਾਰਪੁਰ ਜਾ ਕੇ ਇਹਨੇ ਸਰੀਰ ਛੱਡਿਆ ਸੀ। ਰੋਹ ਵਿਚਾਰ ਜਾਣੀ ਗੁਰੂ ਮਹਾਰਾਜ ਦੀ ਨਜ਼ਰਸਾਨੀ ਹੇਠ ਜਿਸ ਨੇ ਤ੍ਰੀਰ ਤਿਆਗਿਆ ਹੈ। ਸ੍ਰੀ ਨਾਨਕ ਉੱਤਮ ਵਿਦ ਸੰਗਾ, ਗੁਰੂ ਨਾਨਕ ਸਾਹਿਬ ਜੀ ਨੇ ਬੜੇ ਚੰਗੇ ਤਰੀਕੇ ਦੇ ਨਾਲ ਪਿਤਕੋ ਦਾਹ ਕੀਓ ਸਰ ਬੰਗਾ, ਪਿਤਾ ਦਾ ਗੁਰਮਰ ਜ਼ਿਆਦਾ ਅਨੁਸਾਰ ਕਹਿੰਦੇ ਚੰਗੀ ਤਰ੍ਹਾਂ ਸਸਕਾਰ ਕਰ ਦਿੱਤਾ ਹੈ। ਪਿਤਕ ਦਿਵਸ ਤੇਹ ਕੇ ਪਸਚਾਤੀ, ਕੁਝ ਕੁ ਦਿਨਾਂ ਤੋਂ ਬਾਅਦ ਤ੍ਰਿਪਤਾ ਤਜੀ ਦੇਹ ਸ਼ੁਭ ਭਾਂਤੀ ਮਾਤਾ ਤ੍ਰਿਪਤਾ ਨੇ ਵੀ ਚੰਗੇ ਤਰੀਕੇ ਨਾਲ ਹੀ ਕਹਿੰਦੇ ਸਰੀਰ ਛੱਡ ਦਿੱਤਾ ਹੈ। 15 ਕੁ ਦਿਨ ਬਾਅਦ ਮਾਤਾ ਤ੍ਰਿਪਤਾ ਦੀ ਚੜ੍ਹਾਈ ਕਰ ਗਏ, ਜਾਣੀ ਮੱਸਿਆ ਨੂੰ ਪਿਤਾ ਜੀ ਯਸੂ ਦੀ ਪੁੰਨਿਆ ਨੇ ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਸਰੀਰ ਛੱਡ ਗਏ ਸਨ। ਤਿਹਕੋ ਦਾਹ ਕੀਨ ਸ਼ੁਭ ਰੀਤੀ, ਮਾਤਾ ਦਾ ਵੀ ਚੰਗੇ ਤਰੀਕੇ ਨਾਲ ਸਤਿਕਾਰ ਨਾਲ ਹੀ ਸੰਸਕਾਰ ਕੀਤਾ ਆਪਣੇ ਹੱਥਾਂ ਨਾਲ। ਗੀ ਬਿਕੁੰਠ ਕਰ ਤਿਓ ਸੁਤ ਪ੍ਰੀਤੀ, ਆਪਣੇ ਪੁੱਤਰ ਗੁਰੂ ਨਾਨਕ ਨਾਲ ਪ੍ਰੀਤੀ ਕਰਦਿਆਂ ਕਰਦਿਆਂ ਸਰੀਰ ਛੱਡ ਕੇ ਸਿੱਧੇ ਸੱਚਖੰਡ ਨੂੰ ਚਲੀ ਗਈ। ਸਰਬ ਦਰਬ ਜੇਤੋ ਘਰ ਬਾਰਾ, ਗੁਰੂ ਮਹਾਰਾਜ ਨੇ ਘਰ ਦੇ ਵਿੱਚ ਜਿੰਨਾ ਧਨ ਪਦਾਰਥ ਪਿਆ ਹੋਇਆ ਸੀ, ਦਇਓ ਅਥਿਤਨ ਕੋ ਸੁਖਕਾਰਾ, ਕਹਿੰਦੇ ਸੁਖ ਵੇਣ ਵਾਲਾ ਜਿਹੜਾ ਧਨ ਪਦਾਰਥ ਹੈ ਸਭ ਗਰੀਬਾਂ ਨੂੰ ਦੇ ਦਿੱਤਾ ਹੈ। ਬੇਦੀ ਕੁਲ ਕੇ ਮਨ ਜੋ ਮਹਾਨਾ, ਬੇਦੀਆਂ ਕੁਲ ਦੇ ਜਿਹੜੇ ਮਹਾਨ ਸਿਆਣੇ ਲੋਕ ਸਨ, ਅਨਕ ਵਿਦਨ ਸਮਝਾਏ ਸੁਜਾਨਾ, ਸਿਆਣੇ ਸਤਿਗੁਰਾਂ ਨੂੰ ਅਨੇਕਾਂ ਤਰ੍ਹਾਂ ਦੇ ਬਚਨਾਂ ਨਾਲ ਸਮਝਾਉਂਦੇ ਬੁਝਾਉਂਦੇ। ਰਹੋ ਆਪ ਨਿਜ ਪਿਤ ਜੋ ਪੁਰ, ਜਿਵੇਂ ਤੁਹਾਡਾ ਪਿਤਾ ਇੱਥੇ ਰਿਹਾ ਹੈ ਇਸੇ ਤਰ੍ਹਾਂ ਪਿਤਾ ਵਾਂਗ ਤੁਸੀਂ ਵੀ ਹੁਣ ਇੱਥੇ ਰਹੋ ਉਹਨਾਂ ਦੇ ਘਰ ਵਿੱਚ। ਕਿਉਂ ਬਿਰਕਤ ਹੋਏ ਅਸ ਉਰ ਮੈਂ, ਮਹਾਰਾ ਹਿਰਦੇ ਵਿੱਚ ਸਾਰਾ ਕੁਛ ਹੀ ਲੋਕਾਂ ਨੂੰ ਦੇ ਕੇ ਕਿਉਂ ਤਰਾਗੀ ਹੋ ਗਏ, ਕਿਉਂ ਬਰਾਗੀ ਬਣ ਗਏ। ਸ੍ਰੀ ਗੁਰ ਕਹੈ ਪ੍ਰਪੰਚ ਪਸਾਰੇ, ਮਹਾਰਾ ਕਹਿੰਦੇ ਵੀ ਲੋਕੋ ਇਹ ਜਿਹੜਾ ਸੰਸਾਰ ਦਾ ਪਸਾਰਾ ਹੈ ਖਲਾਰਾ ਹੈ, ਨਸਵਰ ਝੂਠੋ ਲੇ ਹੋ ਵਿਚਾਰੇ, ਨਾਸਵੰਤ ਹੈ ਝੂਠ ਵਿਚਾਰ ਲੋ ਤੁਸੀਂ, ਜਾਂ ਤੇ ਤਜ ਹੋ ਪ੍ਰੀਤ ਇਹ ਸੰਗਾ, ਕਰਕੇ ਝੂਠੇ ਸੰਸਾਰ ਦੇ ਨਾਲ ਜਿਹੜੀ ਪ੍ਰੀਤੀ ਇਹਨੂੰ ਛੱਡ ਦਿਓ। ਸਤ ਨਾਮ ਸਿਮਰਹ ਸੋ ਅਮੰਗਾ, ਬੜੇ ਚਾਅ ਇਸ਼ਨਾਨ ਨਾਲ ਸਤ ਨਾਮ ਵਾਹਿਗੁਰੂ ਸਿਮਰਿਆ ਕਰੋ। ਦਿਵਸ ਬਿਤਾਵੈ ਵਹਿਰ ਉਜਾਰਾ, ਇਸ ਤਰ੍ਹਾਂ ਮਹਾਰਾ ਲੋਕਾਂ ਨੂੰ ਕਹਿ ਕੇ ਉਜਾੜ ਵਿੱਚ ਸਾਰਾ ਦਿਨ ਬਤੀਤ ਕਰ ਦਿੰਦੇ। ਆਵਹਿ ਪੁਰ ਮੈਂ ਰੈਨ ਉਦਾਰਾ, ਰਾਤ ਦਾ ਸਮਾਂ ਹੁੰਦਾ ਫਿਰ ਸਤਿਗੁਰੂ ਆਪਣੇ ਘਰ ਵਿੱਚ ਆ ਜਾਂਦੇ ਹਨ। ਕਿਤਕ ਦਿਵਸ ਬੀਤੇ ਤਲਵੰਡੀ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੂੰ ਰਾਏ ਭੋਏ ਦੀ ਤਲਵੰਡੀ ਰਹਿੰਦਿਆਂ ਰਹਿੰਦਿਆਂ ਕੁਝ ਕੁ ਦਿਨ ਲੰਘ ਗਏ। ਅਤਸ਼ਾਹ ਕੀਰਤ ਜਹ ਤਹ ਮੰਡੀ, ਜਿੱਥੇ ਕਿੱਥੇ ਹਰ ਪਾਸੇ ਗੁਰੂ ਮਹਾਰਾਜ ਦੀ ਮਹਿਮਾ ਵਡਿਆਈ ਫੈਲ ਗਈ। ਆਵੈ ਮਨ ਜੋ ਅਧਿਕ ਧਾਰ ਪਾਉ, ਅਨੇਕਾਂ ਲੋਕ ਬੜਾ ਪ੍ਰੇਮ ਧਾਰ ਕੇ ਸਤਿਗੁਰੂ ਕੋਲ ਆਉਂਦੇ ਹਨ। ਸੁਣ ਹੈ ਬਚਨ ਨਿਤ ਚੌਗੁਣ ਚਾਉ, ਮਹਾਰਾ ਦੇ ਮੁਖ ਤੋਂ ਬਚਨ ਸੁਣਦੇ ਹੈ ਚੌਗਣਾ ਚਾ ਚੜਦਾ ਸਭ ਨੂੰ। ਦੇਹ ਮੁਕਤ ਦਾ ਤਿੰਨ ਉਪਦੇਸ਼ਾ, ਜਿਹੜੇ ਵੀ ਆ ਜਾਂਦੇ ਉਹਨਾਂ ਨੂੰ ਮੁਕਤੀ ਦੇਣ ਵਾਲਾ ਉਪਦੇਸ਼ ਦਿੰਦੇ। ਪਰ ਉਪਕਾਰੀ ਸ੍ਰੀ ਜਗਤੇਸਾ, ਜਗਤ ਦੇ ਸਤਿਗੁਰੂ ਬਹੁਤ ਵੱਡੇ ਪਰ ਉਪਕਾਰੀ। ਸਤ ਸੰਗਤ ਮਹਿ ਸ਼ਰਧਾ ਧਰਨ, ਸਤਸੰਗਤ ਵਿੱਚ ਜਿਹੜੀ ਕੋਈ ਸ਼ਰਧਾ ਰੱਖਣੀ ਹੈ। ਸਤ ਨਾਮ ਕੋ ਸਿਮਰਨ ਕਰਨ, ਹਮੇਸ਼ਾ ਸੱਚੇ ਨਾਮ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਪੂਰਨ ਲਖੋ ਪ੍ਰਮਾਤਮ ਏਕੂ, ਇਹ ਉਪਦੇਸ਼ ਦਿੰਦੇ ਹੈ ਵੀ ਸਤਸੰਗਤ ਵਿੱਚ ਰਹਿਣਾ ਤੇ ਸਤਨਾਮ ਦਾ ਸਿਮਰਨ ਕਰਨਾ ਸਾਰਿਆਂ ਵਿੱਚ ਪਰਮਾਤਮਾ ਨੂੰ ਪਰਿਪੂਰਨ ਜਾਣਨਾ। ਮਨ ਕੇ ਕਲਪਨ ਹੋਤ ਅਨੇਕੂ, ਬਾਕੀ ਵੀ ਸੰਗ ਲੋਕੋ ਜਿਹੜੇ ਮੰਨਦੇ ਫਿਰਨੇ ਉਹ ਤਾਂ ਅਨੇਕਾਂ ਤਰ੍ਹਾਂ ਦੇ ਹੁੰਦੇ ਹਨ। ਇਸ ਮਨ ਕੋ ਜੋ ਜੀਤਨ ਕਰਹੀ, ਜਿਹੜਾ ਇਹ ਮਨ ਤਰ੍ਹਾਂ ਤਰ੍ਹਾਂ ਦੇ ਫਿਰਨੇ ਕਰਦਾ, ਇਸ ਮਨ ਨੂੰ ਜਿਹੜਾ ਜਿੱਤ ਲੈਂਦਾ ਕਾਬੂ ਕਰ ਲੈਂਦਾ, ਸੋ ਪਰਮ ਪਦ ਕੇ ਅਨਸਰਹੀ, ਉਹ ਜਿਹੜਾ ਮਨੁੱਖ ਹੈ ਸਭ ਤੋਂ ਉੱਚਾ ਅਹੁਦਾ ਉਹਦਾ ਹੱਕਦਾਰ ਬਣਦਾ। ਕਾਰਨ ਅਲਪ ਸੁਖਨ ਕੇ ਸਾਧੂ, ਇਸ ਕਰਕੇ ਹੇ ਲੋਕੋ ਜਿਹੜੇ ਥੋੜੇ ਜਿਹੇ ਸੁਖ ਹੈ ਉਹਨਾਂ ਦੇ ਸਵਾਦਾਂ ਦੇ ਵਾਸਤੇ, ਜਾਤ ਜਨਮ ਖੁਐ ਆਪਨ ਬਾਧੂ, ਮਨੁੱਖ ਜਿਹੜਾ ਹੈ ਆਪਣਾ ਮਨੁੱਖ ਜਨਮ ਐਵੇਂ ਵਿਅਰਥ ਗਵਾ ਕੇ ਚਲਾ ਜਾਂਦਾ ਹੈ। ਜੋ ਕੋ ਬਨਕ ਕਰਨ ਵਿਵਹਾਰੇ, ਜਿਵੇਂ ਕਹਿੰਦੇ ਕੋਈ ਬਾਣੀਆਂ ਉਹ ਕੋਈ ਵਿਵਹਾਰ ਕਰਨ ਵਾਸਤੇ ਸੌਦਾ ਵੇਚਣ ਵਾਸਤੇ ਜਾਂਦਾ ਹੁੰਦਾ, ਲੈ ਪੂੰਜੀ ਪਰਦੇਸ ਸਿਧਾਰੇ, ਕਹਿੰਦੇ ਇਸ ਤਰ੍ਹਾਂ ਕਹਿੰਦੇ ਕੋਈ ਪੂੰਜੀ ਲੈ ਕੇ ਥੋੜੀ ਬਹੁਤੀ ਮਾਇਆ ਲੈ ਕੇ ਤੇ ਬਾਹਰਲੇ ਦੇਸ਼ ਨੂੰ ਦੂਰ ਚਲਾ ਜਾਂਦਾ ਹੈ। ਤਿਉ ਮਾਨੁਖ ਤਨ ਲੈ ਕਰ ਆਏ, ਇਸੇ ਤਰ੍ਹਾਂ ਪਰਮੇਸ਼ਰ ਵੱਡਾ ਸ਼ਾਹੂਕਾਰ ਹੈ, ਉਹਦੇ ਕੋਲੋਂ ਜਿੰਨੇ ਅਸੀਂ ਆ ਜੀਵ ਹੈ, ਕਹਿੰਦੇ ਮਨੁੱਖ ਜਨ ਰੂਪੀ ਪੂੰਜੀ ਇਹ ਮਾਇਆ ਲੈ ਕੇ ਆਏ ਹਾਂ। ਨਾਮ ਬਿਹਾਜਨ ਜੋ ਸੁਖ ਦਾਏ, ਜਿਹੜਾ ਕੋਈ ਇਹ ਕਹਿੰਦੇ ਮਨੁੱਖ ਸੀ ਪੂੰਜੀ ਦੇ ਨਾਲ ਨਾਮ ਬਿਹਾਜਦਾ, ਨਾਮ ਖਰੀਦਦਾ ਸੁਖ ਦੇਣ ਵਾਲਾ, ਇਹ ਤਨ ਲੈ ਕਰ ਵਿਸ਼ਿਅਨ ਭੋਗਾ, ਉਹ ਤਾਂ ਸੁਖੀ ਹੋ ਜਾਂਦਾ ਜਿਹੜੇ ਸਰੀਰ ਰੂਪੀ ਪੂੰਜੀ ਲੈ ਕੇ ਫਿਰ ਇਹਦੇ ਨਾਲ ਵਿਸ਼ੇ ਭੋਗਦੇ। ਇਸ ਦਿਨ ਰਚੈ ਸੇ ਮੂਰਖ ਲੋਕਾ, ਜਿਹੜੇ ਮੂਰਖ ਲੋਕ ਹੈ ਦਿਨੇ ਰਾਤ ਇਹਦੇ ਵਿੱਚ ਹੀ ਲੱਗੇ ਰਹਿੰਦੇ। ਲਾਭ ਨ ਲਇਓ ਸੋ ਪੂੰਜੀ ਖੋਈ, ਉਹਨਾਂ ਨੇ ਮਨੁੱਖਾ ਜਨ ਰੂਪੀ ਨਾਲ ਲਾਭ ਨਹੀਂ ਲਿਆ, ਸਗੋਂ ਮਨੁੱਖ ਜਨ ਰੂਪੀ ਪੂੰਜੀ ਵੀ ਗੁਆ ਲਈ। ਗਮ ਨੇ ਅੰਤ ਝਾਰ ਕਰ ਦੋਈ, ਫਿਰੀ ਕਹਿੰਦੇ ਦੋਵੇਂ ਹੱਥ ਜੋੜ ਕੇ ਇੱਥੋਂ ਖਾਲੀ ਚਲੇ ਗਏ ਹੱਥ ਮਲਦੇ। ਪਾਏ ਨਰਕ ਹੋਏ ਕਸ਼ਟ ਵਪਾਰੇ, ਇਹੋ ਜਿਹੜੇ ਲੋਕ ਕਹਿੰਦੇ ਨਰਕ ਨਰਕ ਪਾ ਕੇ ਤੇ ਬੇਅੰਤ ਦੁੱਖ ਫਿਰ ਪਾਉਂਦੇ। ਬਹਰੋਂ ਤਿਰਗਦ ਜੋਨ ਜਗ ਤਾਰੇ, ਨਰਕਾਂ ਵਿੱਚੋਂ ਲਿਕੜ ਕੇ ਟੇਢੀਆਂ ਜੂਨਾਂ ਵਿੱਚ ਜਾ ਕੇ ਜਨਮ ਧਾਰਦੇ, ਸੱਪ ਟੂਹੇ ਕੋੜ ਕਿਰਲੇ ਬਣਦੇ। ਇੱਕ ਇਸ ਰੀਤ ਗਏ ਜਗ ਹੁੰਦੇ, ਇੱਕ ਤਾਂ ਕਹਿੰਦੇ ਇਸ ਰੀਤੀ ਨਾਲ ਸੰਸਾਰ ਤੋਂ ਸਭ ਕੁਛ ਗੁਆ ਕੇ ਗਏ। ਇੱਕ ਨਿਜ ਪੂੰਜੀ ਰਾਖ ਭੂਤੇ, ਇੱਕ ਆਪਣੀ ਜਿਹੜੀ ਮਨੁੱਖਾ ਜਨਮ ਦੀ ਪੂੰਜੀ ਇਹਨੂੰ ਸਹੀ ਸਲਾਮ ਰੱਖ ਕੇ ਪਹੁੰਚੇ। ਮਨੁੱਖ ਤਨ ਧਾਰ ਪੁੰਜ ਵਿਸਾਲਾ, ਕੀ ਹੈ ਕਹਿੰਦੇ ਮਨੁੱਖ ਸਰੀਰ ਧਾਰਨ ਕਰਕੇ ਉਹਨਾਂ ਨੇ ਬਹੁਤੇ ਪੁੰਨ ਦਾਨ ਕੀਤੇ। ਕਰਤ ਰਹੇ ਤਪ ਮੈਂ ਤਨ ਘਾਲਾ, ਇਸ ਤਰ੍ਹਾਂ ਜੰਗਲਾਂ ਵਿੱਚ ਰਾਹ ਕੇ ਤਪ ਕਰਦੇ, ਤਪ ਦੇ ਵਿੱਚ ਤਪ ਵਿੱਚ ਹੀ ਸਰੀਰ ਨੂੰ ਪਾਈ ਰੱਖਿਆ, ਤਪ ਹੀ ਕਰੇ ਗਏ ਸਰੀਰ ਨਾਲ। ਸੇ ਸਵਰਗ ਸੁਖ ਭੋਗੈ ਜਾਈ, ਉਹ ਫਿਰ ਕਹਿੰਦੇ ਮਰ ਕੇ ਸਵਰਗਾਂ ਵਿੱਚ ਜਾ ਕੇ ਸੁਖ ਭੋਗਦੇ। ਜਗ ਮਨੁੱਖ ਦੇਹੀ ਪਾਈ, ਉੱਥੋਂ ਸੁਰਗ ਵਿੱਚੋਂ ਮਰ ਕੇ ਫਿਰ ਆ ਕੇ ਇੱਥੇ ਮਨੁੱਖ ਦੇ ਪਾਲ ਪ੍ਰਾਪਤ ਕਰ ਲੈਂਦੇ। ਲਾਭ ਨਹੀਂ ਪਰ ਪੂੰਜੀ ਰਾਖੀ, ਦੇਖ ਲਓ ਉਹਨਾਂ ਨੇ ਮਨੁੱਖ ਜਨਮ ਤੋਂ ਲਾਭ ਤਾਂ ਨਹੀਂ ਲਿਆ ਹੈ, ਪਰ ਪੂੰਜੀ ਤਾਂ ਰੱਖ ਲਈ, ਮਨੁੱਖ ਜਨਮ ਤਾਂ ਕੋਲ ਰੱਖ ਹੀ ਲਿਆ ਨਾ। ਕੀ ਪੁੰਨ ਆਤਮ ਜੇ ਤਪ ਅਬਲਾਖੀ, ਫਿਰ ਇਸੇ ਤਰ੍ਹਾਂ ਜਿਹੜੇ ਕੋਈ ਕਹਿੰਦੇ ਤਪ ਕਰਨ ਦੇ ਚਾਹਵਾਨ ਹੈ, ਪਵ ਕਰਦੇ ਮਨੁੱਖ ਸਰੀਰ ਨਾ, ਜਿਨ ਲੀਏ ਲਾਭ ਸੋ ਸੁਣ ਹੋ ਕਹਾਣੀ, ਜਿਨ੍ਹਾਂ ਨੇ ਕਹਿੰਦੇ ਬੜਾ ਤਕੜਾ ਲਾਭ ਲਿਆ ਹੈ ਉਹਨਾਂ ਦੀ ਵਾਰਤਾ ਸੁਣ ਲਓ। ਸਿਮਰਹਿ ਨਾਮ ਕਰਮ ਅਸ ਕਰਮ ਮਨ ਬਾਨੀ, ਜਿੰਨਾ ਚਿਰ ਮਨੁੱਖ ਸਰੀਰ ਹੈ ਉਹਨਾਂ ਚਿਰ ਸਰੀਰ ਕਰਕੇ ਮਨ ਕਰਕੇ ਜਵਾਨ ਕਰਕੇ ਬਸ ਨਾਮ ਹੀ ਸਿਮਰੀ ਜਪੀ ਜਾਂਦੇ। ਸੇ ਲਾਹਾ ਲੈ ਗਏ ਦਰਬਾਰਾ, ਉਹ ਕਹਿੰਦੇ ਮਨੁੱਖ ਜਨਮ ਦਾ ਪੂਰਾ ਲਾਹਾ ਲਾਭ ਲੈ ਕੇ ਪਰਮੇਸ਼ਰ ਦੇ ਦਰਬਾਰ ਵਿੱਚ ਚਲੇ ਜਾਂਦੇ। ਅਬ ਚੱਲ ਪਾਇਓ ਆਨੰਦ ਅਪਾਰਾ, ਪਰਮੇਸ਼ਰ ਕੋਲ ਜਾ ਕੇ ਜਿਹੜਾ ਬੜਾ ਭਾਰੀ ਅਚੱਲ ਆਨੰਦ ਹੈ ਉਹਨਾਂ ਨੇ ਬੇਅੰਤ ਪਾਇਆ ਹੈ। ਤਾਂ ਤੇ ਮਨੁੱਖ ਤਨ ਲਖ ਪੂੰਜੀ, ਇਸ ਕਰਕੇ ਲੋਕੋ ਜਿਹੜਾ ਮਨੁੱਖ ਜਨਮ ਹੈ ਜਿਵੇਂ ਉਹ ਬਾਣੀਏ ਨੂੰ ਪਾਸ਼ਾਹੂਕਾਰ ਪੂੰਜੀ ਦਿੰਦਾ ਹੈ, ਵਾਹਿਗੁਰੂ ਕਹਿੰਦੇ ਪੂੰਜੀ ਦਿੰਦਾ ਹੈ। ਭਜਹੋ ਨਾਮ ਤਜ ਇੱਛਾ ਦੂਜੀ, ਕਹਿੰਦੇ ਹੋਰ ਦੂਜੀਆਂ ਤੀਜੀਆਂ ਇੱਛਾ ਛੱਡ ਕੇ ਨਾਮ ਹੀ ਭਜੋ ਜਪੋ। ਸੁਣ ਉਪਦੇਸ਼ ਧੰਨ ਧੰਨ ਕਹਿਹੀ, ਗੁਰੂ ਮਹਾਰਾਜ ਤੋਂ ਉਪਦੇਸ਼ ਸੁਣ ਕੇ ਜਿੰਨੇ ਲੋਕ ਹੈ ਮਹਾਰਾਜ ਧੰਨ ਹੋ ਇਉਂ ਕਹਿੰਦੇ। ਮਹਾਂਪੁਰਖ ਪੂਰਨ ਇਹ ਹੀ, ਆਪੋ ਵਿੱਚ ਹੀ ਕਹਿੰਦੇ ਵੀ ਜਿਹੜੇ ਗੁਰੂ ਨਾਨਕ ਸਾਹਿਬ ਹੈ ਪੂਰਨ ਮਹਾਂਪੁਰਖ ਹੈ। ਕਿਨ ਮਾਨਿਓ ਪੁੰਨ ਕੀਨ ਕਮਾ, ਕਿੰਨਿਆਂ ਨੇ ਭਾਵ ਕਈਆਂ ਨੇ ਮੰਨ ਲਿਆ ਹੈ ਤੇ ਇਸੇ ਤਰ੍ਹਾਂ ਕਈਆਂ ਨੇ ਕਮਾਉਣਾ ਕੀਤਾ, ਜਾਂ ਜਿਨ੍ਹਾਂ ਨੇ ਮੰਨਿਆ ਆਪਣਾ ਕਮਾਉਣਾ ਕੀਤਾ ਹੈ। ਤਿਨ ਹੀ ਲਹਿਓ ਪਰਮ ਪਦ ਪਾਵਨ, ਉਹਨਾਂ ਪੁਰਸ਼ਾਂ ਨੇ ਜਿਹੜਾ ਪਰਮ ਉੱਚਾ ਅਹੁਦਾ ਹੈ ਉਹ ਪ੍ਰਾਪਤ ਕਰ ਲਿਆ, ਜੋ ਬਹੁਤ ਹੀ ਮਹਾਨ ਪਵਿੱਤਰ ਹੈ। ਬਹੁਰ ਗਮਨ ਕੀ ਕਰ ਅਭਿਲਾਖਾ, ਇਸ ਰਾਏ ਭਏ ਤਲੁੰਡੀ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਚੰਗੇ ਰਸਤੇ ਲਾ ਕੇ ਇੱਥੋਂ ਚੱਲਣ ਦੀ ਆਸਾ ਕਰ ਲਈ। ਮੁਨ ਮੁਝ ਪੁਨ ਮਰਦਾਨੇ ਸੋ ਭਾਖਾ, ਭਾਈ ਬਾਲਾ ਜੀ ਕਹਿੰਦੇ ਮੈਨੂੰ ਤੇ ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਬਚਨ ਕਿਹਾ, ਚੱਲ ਹੋ ਅਬੈ ਤੀਰਥਨ ਕੋ ਦੇਖੈ। ਚੱਲ ਵੀ ਭਾਈ ਬਾਲਾ ਮਰਦਾਨਾ ਜਿਹੜੇ ਕੋਈ ਧਾਰਮਿਕ ਸਥਾਨ ਆ ਤੀਰਥ ਹੈ ਉਹਨਾਂ ਦੇ ਦਰਸ਼ਨ ਕਰੀਏ। ਜਹ ਮਾਨਵ ਹੋਇ ਜਾਤ ਵਿਸੇਖੈ, ਤੀਰਥਾਂ ਤੇ ਬਹੁਤੇ ਲੋਕ ਇਕੱਠਿਆਂ ਹੋ ਕੇ ਜਿੱਥੇ ਬਨ ਬਨ ਕੇ ਜਾਂਦੇ। ਨਾਰ ਜਪਾਨ ਮੇਲ ਕਰ ਲਾਲੂ, ਇਸ ਤਰ੍ਹਾਂ ਜਦੋਂ ਮਹਾਰਾਜ ਚੱਲਣ ਵਾਸਤੇ ਤਿਆਰ ਹੋਏ ਹੈ ਤੇ ਆਪਦਾ ਜਿਹੜਾ ਚਾਚਾ ਲਾਲੂ ਹੈ ਕਬਲ ਵਰਗੇ ਹੱਥਾਂ ਨੂੰ ਜੋੜ ਕੇ ਤਾਤ ਚੱਲੇ ਹਮਰੋ ਕਿਹ ਹਾਲੂ ਲਗੇ ਪੁੱਤਰ ਤੁਸੀਂ ਤਾਂ ਹੁਣ ਤੀਰਥਾਂ ਨੂੰ ਚੱਲ ਗਏ ਹੈ, ਮੈਂ ਤੁਹਾਡਾ ਚਾਚਾ ਬਰੋਲਾ, ਮੇਰਾ ਮਗਰੋਂ ਕੀ ਹਾਲ ਹੋਵੇਗਾ। ਝੂਠੋ ਜਗਤ ਸਾਚ ਧਰ ਆਪੂ। ਗੁਰੂ ਮਹਾਰਾਜ ਕਹਿੰਦੇ ਚਾਚਾ ਸੰਸਾਰ ਝੂਠਾ, ਐਵੇਂ ਇਹਨੂੰ ਸੱਚਾ ਮਨ ਛੱਡਿਆ ਰੱਖਿਆ ਵੀ ਇੱਥੇ ਰਹਿਣਾ। ਸਿਮਰ ਨਾਮ ਨਹਿ ਸੋਗ ਕਤਾਪੂ। ਇਹ ਘਰ ਦਾ ਖਹਿੜਾ ਛੱਡ, ਸੰਸਾਰ ਦਾ ਖਹਿੜਾ ਛੱਡ, ਤੂੰ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਿਆ ਕਰ, ਕਦੇ ਸ਼ੋਕ ਨਹੀਂ ਹੋਊਗਾ। ਦੋਹਰਾ ਜਾਫਲ ਸਤਿਗੁਰ ਬਚਨ ਕਰ। ਹਾਂ ਭਾਈ ਬਾਲਾ ਜੀ ਕਹਿੰਦੇ ਜੋ ਗੁਰੂ ਮਹਾਰਾਜ ਦੇ ਬਚਨ ਹੈ, ਜਿਵੇਂ ਜੈਫਲ ਹੁੰਦਾ ਹੈ, ਇੱਕ ਦਰਖਤ ਦਾ ਫਲ ਜਿਹਾ ਹੁੰਦਾ, ਉਹ ਫਲ ਬਹੁਤ ਗਰਮ ਹੁੰਦਾ ਹੈ, ਜਿਹਨੂੰ ਕੋਈ ਨਮੂਨੀਆਂ ਨਮੂਨੀਆਂ ਜਾ ਹੋਵੇ, ਠੰਡ ਜਿਹੀ ਲੱਗੀ ਹੋਵੇ ਤੇ ਉਹ ਖਾ ਲਏ ਤੇ ਚੱਟੀ ਉਹਦੀ ਹੋਸ਼ ਬੇਹੋਸ਼ੀ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਜੋ ਗੁਰੂ ਮਹਾਰਾਜ ਦੇ ਬਚਨ ਹੈ, ਕਹਿੰਦੇ ਜਿਵੇਂ ਉਹ ਜੈਫਲ ਗਰਮ ਹੁੰਦਾ ਹੈ, ਮੋਹ ਸਨ ਕਰ ਨਾਸ। ਇਸ ਤਰ੍ਹਾਂ ਕਹਿੰਦੇ ਚਾਚੇ ਲਾਹੂ ਦਾ ਜਿਹੜਾ ਮੋਹ ਹੈ ਨਾ, ਇਹ ਕਹਿੰਦੇ ਸੰਨ ਦੀ ਬਿਮਾਰੀ ਹੈ, ਜਾਣੀ ਜਿਵੇਂ ਉਹ ਨਮੂਨੇ ਦੀ ਬਿਮਾਰੀ ਜਿਹਦੇ ਨਾਲ ਮਨੁੱਖ ਬੇਹੋਸ਼ ਜਿਹਾ ਹੋ ਜਾਏ। ਇਹ 13 ਤਰ੍ਹਾਂ ਦਾ ਸੰਨ ਪਾਤ ਮੰਨਿਆ ਗਿਆ ਬਿਗ ਮਨੋਰ ਪੁਸਤਕ ਵਿੱਚ, ਉਹਦੇ ਵਿੱਚੋਂ ਆ ਜਿਵੇਂ ਨਮੂਨੀਆਂ ਨਮੂਨੀਆਂ ਜਾਂ ਇਹ ਵੀ ਹੈ। ਇਸ ਤਰ੍ਹਾਂ ਜਦੋਂ ਕੋਈ ਆ ਜਿਹੜੇ ਬਾ ਪਿੱਤ ਵਰਗੀ ਇਹ ਆਪੋ ਵਿੱਚ ਹੀ ਆਪੋ ਆਪਣੇ ਟਿਕਾਣਿਆਂ ਨੂੰ ਬਦਲ ਲੈਂਦੇ ਹੈ, ਗਲ ਵਿੱਚ ਬਲਗਮ ਜੀ ਹੈ, ਇਹ ਆਪਣਾ ਟਿਕਾਣਾ ਬਦਲ ਕੇ ਦੂਜੇ ਥਾਂ ਚਲੇ ਜਾਏ, ਜਿਹੜੀ ਗਰਮੀ ਹੈ ਦੂਜੇ ਥਾਂ ਆ ਜਾਏ। ਇਸ ਤਰ੍ਹਾਂ ਜੇ ਦੂਜੇ ਤੋਂ ਜੇ ਫਿਰ ਦਵੰਜ ਦੋ ਸੰਨ ਪਾਤ ਹੈ, ਇਸੇ ਤਰ੍ਹਾਂ ਇਹ ਤਿੰਨੇ ਬਦਲ ਜਾਣ ਆਪੋ ਆਪਣੇ, ਫਿਰ ਇਹਨਾਂ ਵਿੱਚੋਂ 13 ਤਰ੍ਹਾਂ ਦਾ ਸੰਨ ਪਾਤ ਹੋ ਜਾਂਦਾ ਹੈ। ਕੋਈ ਅਸਾਧ ਹਨ, ਕੋਈ ਸਾਧ ਸੰਨ ਪਾਤ ਹੈ, ਜਿਹੜੇ ਅਸਾਧ ਉਹਨਾਂ ਦੀ ਕੋਈ ਦਵਾਈ ਬੂਟੀ ਨਹੀਂ ਹੈ, ਜਿਹੜੇ ਅਸਾਧ ਹਨ ਉਹਨਾਂ ਦੀ ਦਵਾਈ ਬੂਟੀ ਹੈਗੀ ਹੈ। ਉਹਨਾਂ ਵਿੱਚੋਂ ਇੱਥੇ ਉਹ ਕੋਈ ਦਿਸ਼ਟਾਲ ਰਿਹਾ, ਜਿਹੜਾ ਮੋਹ ਹੈ ਇਹਦੇ ਵਿੱਚ ਵੀ ਮਨੋ ਮੂਰਛਿਤ ਹੋ ਜਾਂ ਬੇਹੋਸ਼ ਹੋ ਜਾਂਦਾ, ਇਹਨੂੰ ਪਰਮੇਸ਼ਰ ਨਹੀਂ ਪਤਾ ਚੱਲਦਾ ਹੈ, ਸਭ ਕੁਝ ਭੁੱਲ ਜਾਂਦਾ। ਕਹਿੰਦੇ ਮਹਾਰਾਜ ਦੇ ਜਿਹੜੇ ਬਚਨ ਹੈ ਜੈਫਲ ਦਵਾਈ ਵਰਗੇ ਹੈ, ਜਿਹਦੇ ਨਾਲ ਕਹਿੰਦੇ ਮੋਹ ਰੂਪੀ ਜਿਹੜਾ ਸੰਪਾਤ ਹੈ ਨਾਸ ਕਰ ਦਿੱਤਾ ਹੈ। ਮੋਦ ਕੰਠ ਧਾਰ ਕਹਿਤ ਭਾ। ਉਸ ਵੇਲੇ ਕੰਠ ਕੇ ਹਿਰਦੇ ਵਿੱਚ ਖੁਸ਼ੀ ਧਾਰ ਕੇ ਕਹਿਣ ਲੱਗਿਆ ਚਾਚਾ ਲਾਲੂ ਤਾਤ ਖੇਲ ਜਹ ਆਸ। ਮੇਰੇ ਪੁੱਤਰ ਦੇ ਥਲ ਗੁਰੂ ਨਾਨਕ ਸਾਹਿਬ, ਜਿੱਥੇ ਵੀ ਤੁਹਾਡੀ ਆਸਾ ਹੈ ਇੱਛਾ ਹੈ ਉੱਤੇ ਖੇਲੋ, ਭਾਵ ਜਿੱਥੇ ਇੱਛਾ ਉੱਤੇ ਵਿਚਰੋ ਜੀ। ਚੌਪਈ ਸੁਣ ਸ੍ਰੀ ਅੰਗਦ ਧਾਰ ਉਮੰਗ। ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਉਰਸ਼ਾ ਧਾਰ ਕੇ ਸੁਣੋ ਤੁਸੀਂ। ਮੁਝ ਮਰਦਾਨੇ ਕੋਲੀ ਸੰਗਾ। ਚਾਚੇ ਨੂੰ ਗਿਆਨ ਦੇ ਕੇ ਮੈਨੂੰ ਤੇ ਮਰਦਾਨੇ ਨੂੰ ਨਾਲ ਲੈ ਲਿਆ ਸਤਿਗੁਰਾਂ ਨੇ। ਮਿਲ ਸਭ ਸੋ ਕੀਨੋ ਪ੍ਰਸਥਾਨ। ਜਿਹੜੇ ਨਗਰ ਦੇ ਲੋਕ ਆਏ ਸਾਰਿਆਂ ਨੂੰ ਮਿਲ ਜੁਲ ਕੇ ਇੱਥੋਂ ਚਾਲਾ ਮਾਰਤਾ। ਜੀਤਨ ਦੰਭੀ ਜੇ ਅਗਿਆਨਾ। ਜਿਹੜੇ ਅਗਿਆਨੀ ਤੇ ਪਖੰਡੀ ਲੋਕ ਉਹਨੂੰ ਜਿੱਤਣ ਵਾਸਤੇ, ਉਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਚੱਲੇ। ਕਬਿਤ ਦਿਗ ਬਿਜੈ ਹੇਤ ਸਾਜ ਬੇਦੀ ਕੁਲ ਕੇਤ ਦਲ। ਕਹਿੰਦੇ ਜੋ ਬੇਦੀਆਂ ਦੇ ਕੁਲ ਦੇ ਤੁਜਾਰੂ ਪੈ, ਉਹਨਾਂ ਕਹਿੰਦੇ ਦਿਗ ਬਿਜੈ ਵਾਸਤੇ ਸਾਰੇ ਸੰਸਾਰ ਨੂੰ ਜਿੱਤਣ ਵਾਸਤੇ ਦਲ ਸਾਜ ਬੜਾ ਭਾਰੀ, ਕਹਿੰਦੇ ਦੇਵੀ ਸੰਪਦਾ ਦਲ ਸਜਾਇਆ ਹੈ। ਚੱਲ ਦੰਬ ਦਲ ਬੇਕੋ ਦਲ ਨ ਬਿਦਾਰਿਆ। ਇਸ ਤਰ੍ਹਾਂ ਕਹਿੰਦੇ ਜਿਹੜਾ ਆਸਰੀ ਸੰਪਦਾ ਦਾ ਦਲ ਹੈ ਉਹਨੂੰ ਨਾਸ਼ ਕਰਨ ਵਾਸਤੇ ਤੇ ਪਖੰਡ ਨੂੰ ਦਲਣ ਵਾਸਤੇ, ਪਟੰਗੀਆਂ ਨੂੰ ਦਲਣ ਪਖੰਡ ਨੂੰ ਖਤਮ ਕਰਨ ਵਾਸਤੇ ਆਪ ਜੀ ਚੱਲ ਪਏ ਹਨ। ਭਗਤ ਕਿਕੇਤ ਪਟ ਪ੍ਰੇਮ ਕੈ ਸਮੇਤ ਕਰ। ਪਰਮੇਸ਼ਰ ਦੀ ਭਗਤੀ ਇਹੀ ਝੰਡਾ ਬਣਾਇਆ ਹੈ, ਜਿਹੜਾ ਪਰਮੇਸ਼ਰ ਦਾ ਸੱਚਾ ਸੁੱਚਾ ਪ੍ਰੇਮ ਹੈ, ਇਹੀ ਕਹਿੰਦੇ ਉਹ ਝੰਡੇ ਦਾ ਫਰਲਾ ਹੈ ਪ੍ਰੇਮ ਦੇ ਫਰਲੇ ਸਮੇਤ ਕਰਕੇ। ਕੀਰਤ ਨਿਸ਼ਾਨ ਕਹਿ ਰਨ ਘਨ ਪਾਰਿਆ। ਵਾਹਿਗੁਰੂ ਦੀ ਕੀਰਤੀ ਹੈ ਕਹਿੰਦੇ ਨਿਸ਼ਾਨ ਧੌਂਸਾ ਹੈ, ਇਹ ਕੀਰਤ ਰੂਪੀ ਜਿਹੜਾ ਧੌਂਸਾ ਹੈ ਉਹ ਭਾਰੀ ਬਦਲ ਵਾਂਗੂ ਫਿਰ ਗੱਜਿਆ ਹੈ। ਗਿਆਨ ਕੋ ਖੜਗ ਧਾਰ ਜੁਗਤ ਕਮਾਨ ਕਰ। ਵਾਹਿਗੁਰੂ ਦਾ ਗਿਆਨ ਹੈ, ਉਹ ਆਪ ਜੀ ਨੇ ਤਲਵਾਰ ਧਾਰਨ ਕਰ ਲਈ ਹੈ, ਅਤੇ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਜੁਗਤੀਆਂ ਹਨ, ਭੇਦ ਦੀਆਂ ਵਾਧਕ ਜੁਗਤੀਆਂ ਅਤੇ ਅਭੇਦ ਦੀਆਂ ਸਾਧਕ ਜੁਗਤੀਆਂ ਇੱਕ ਮਾਨ ਧਾਰਨ ਕਰ ਲਈ ਹੈ। ਨਾਨਾ ਦ੍ਰਿਸ਼ ਟਾਂਟ ਲੀਨ ਸ੍ਰੀ ਮੁਖ ਧਾਰਿਆ। ਤਰ੍ਹਾਂ ਤਰ੍ਹਾਂ ਦੇ ਜਿਹੜੇ ਦ੍ਰਿਸ਼ਟਾਂਤ ਹੈ, ਇਹੀ ਮਹਾਰਾਜ ਨੇ ਮਾਨੋ ਕਹਿੰਦੇ ਤੀਰ ਧਾਰਨ ਕਰ ਲਏ ਹਨ। ਜਹਾਂ ਡਿੱਡ ਕੋਟ ਤਹਾਂ ਕਰਾ ਮਾਤ ਤੋਪ ਸੰਗ। ਕਹਿੰਦੇ ਬੁੱਧਾ ਬੜਾ ਭਾਰੀ ਕੋਟ ਕਿਲਾ ਦਿਸਦਾ, ਗਿਆਨੀ ਹੰਕਾਰੀ ਦਿਸਦਾ ਹੈ, ਪੰਗਲਨਾਥ ਵਰਗਾ ਉੱਤੇ ਕਹਿੰਦੇ ਫਿਰ ਤੋਪ ਦੇ ਕਰਾਮਾਤ ਰੂਪੀ ਤੋਪ ਨੂੰ ਚਲਾ ਦਿੰਦੇ ਹਨ। ਧਾਹਿਕ ਮੈਦਾਨ ਕੀਨ ਮਿਲੇ ਆਰ ਹਾਰਿਆ। ਧਾਹ ਕੇ ਮੈਦਾਨ ਕਰ ਦਿੱਤਾ, ਗਿਆਨ ਜਿਹੜਾ ਗਿਆਨ ਰੂਪੀ ਹੰਕਾਰ ਰੂਪੀ ਕੋਟ ਨੂੰ ਢਾਹ ਦਿੱਤਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਬੈਰੀ ਉਹ ਹਾਰ ਕੇ ਆ ਮਿਲੇ ਹਨ ਗੁਰੂ ਨਾਨਕ ਸਾਹਿਬ ਸੂਰਬੀਰ ਨੂੰ। ਕਬਿਤ ਸਤ ਨਾਮ ਸਿਮਰਨ ਪਹਿਰ ਸਨਾਹ ਤਨ। ਜਿਹੜਾ ਅੱਠੇ ਪਹਿਰ ਸਤ ਨਾਮ ਦਾ ਸਿਮਰਨ ਕਰਨਾ, ਇਹ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਤੇ ਮਾਨੋ ਇੱਕ ਸੰਜੋਗ ਪਹਿਨੀ ਹੋਈ ਹੈ। ਕੋਟਕ ਤਰਕ ਤਰਵਾਰ ਨਾ ਕਟਤ ਹੈ। ਸਿਮਰ ਰੂਪੀ ਸਨਾਨ ਜਿਹੜੀ ਸੰਜੋਗ ਦੇ ਉੱਪਰ ਲੋਕਾਂ ਦੀਆਂ ਕਰੋੜਾਂ ਜਿਹੜੀਆਂ ਤਰਕਾਂ ਦਲੀਲਾਂ ਹੁਜਤਾਂ ਇਹ ਤਰਵਾਰਾਂ ਵਾਂਗ ਕੱਟ ਨਹੀਂ ਸਕਦੀਆਂ, ਅਸਰ ਨਹੀਂ ਕਰਦੀਆਂ ਹਨ। ਨੀਵ ਮਨ ਰੱਖ ਨੂੰ ਅਗਾਰੀ ਹੈ ਸਿਪਰ ਦਿੜ। ਮੇਰਾ ਮਨ ਨੂੰ ਹਮੇਸ਼ਾ ਨੀਵਾਂ ਕਰਕੇ ਰੱਖਣਾ ਹੈ, ਇਹ ਬਚਾਅ ਵਾਸਤੇ ਬੜੀ ਮਜ਼ਬੂਤ ਢਾਲ ਹੈ ਸਾਹਮਣੇ। ਰੋਸ ਰੂਪ ਤੀਰ ਜਾਂ ਕੁਛ ਹੋਏ ਨਾ ਸਕਤ ਹੈ। ਸਿੱਧਾਂ ਨਾਥਾਂ ਦਾ ਪੀਰਾਂ ਦਾ ਜਿਹੜਾ ਗੁੱਸਾ ਰੂਪੀ ਤੀਰ ਹੈ, ਕੋਈ ਛੋਹ ਨਹੀਂ ਸਕਦਾ, ਅਸਰ ਨਹੀਂ ਕਰਦਾ ਆਪ ਜੀ ਉੱਪਰ। ਕਰੁਣਾ ਕੀ ਰੱਥ ਉਪਕਾਰ ਕੇ ਤੁਰੰਗ ਜੋਰ। ਵਾਹਿਗੁਰੂ ਦੀ ਮਿਹਰ ਕਿਰਪਾ ਹੈ, ਇਹੀ ਰੱਥ ਹੈ ਜਿਹੜਾ ਪਰਪਕਾਰ ਹੈ, ਇਹੀ ਆਪ ਜੀ ਨੇ ਘੋੜੇ ਜੋੜਨਾ ਕੀਤੇ। ਸਤ ਕੀ ਨਸੂਤ ਬ੍ਰਿਤ ਡੋਰਨ ਜਟਤ ਹੈ। ਇਸੇ ਤਰ੍ਹਾਂ ਜਿਹੜਾ ਸਤ ਹੈ ਇਹਨੂੰ ਰਸਵਾਹੀ ਬਣਾਇਆ ਹੈ, ਇਸ ਤਰ੍ਹਾਂ ਜਿਹੜਾ ਬਿਰਤੀ ਨੂੰ ਕਹਿੰਦੇ ਜੋੜੀ ਰੱਖਣਾ ਹੈ ਪਰਮੇਸ਼ਰ ਨਾਲ, ਇਹੀ ਮਨ ਘੋੜੇ ਦੀਆਂ ਡੋਰਨ ਕੀਏ ਬਾਗਾਂ ਹਨ। ਧੀਰਜ ਸੰਤੋਖ ਦਾਨ ਆਦਿ ਜੇ ਵਿਗਿਆਨ ਜੋਧਾ। ਹਮੇਸ਼ਾ ਧੀਰਜ ਸਹਿਤ ਰੋਣਾ, ਜਥਾ ਲਾਭਾ ਤਥਾ ਸੰਤੋਸ਼ ਸੰਤੋਖ, ਹੋਰ ਜਿਹੜਾ ਧਰਮ ਦੀ ਕਿਰਤ ਕੇ ਦਾਨ ਕਰਨਾ, ਆਦਿ ਜੇ ਵਿਗਿਆਨ ਜੋਧਾ, ਇੱਕ ਗਿਆਨ ਹੁੰਦਾ ਇੱਕ ਵਿਗਿਆਨ ਹੁੰਦਾ ਹੈ, ਜਿਹਨੂੰ ਇੱਕ ਪਰੋਖ ਗਿਆਨ ਇੱਕ ਅਪਰੋਖਸ਼ ਗਿਆਨ, ਜਿਹੜਾ ਕੋਈ ਧਾਰਮਿਕ ਪੁਸਤਕਾਂ ਦੀ ਗਿਆਨ ਦੀਆਂ ਪੁਸਤਕਾਂ ਪੜ੍ਹ ਕੇ ਗਿਆਨ ਹੋਣਾ ਅਪਰੋਖ ਗਿਆਨ ਹੈ, ਜਿਹੜਾ ਕੋਈ ਕਮਾਈ ਕਰਕੇ ਗਿਆਨ ਹੋਣਾ ਉਹ ਅਪਰੋਖਸ਼ ਗਿਆਨ, ਜਿਵੇਂ ਇੱਕ ਪੜ੍ਹ ਲਿਖ ਕੇ ਵੀ ਪਰਮੇਸ਼ੁਰ ਸਰਵ ਵਿਆਪੀ ਹੈ, ਪਰਮੇਸ਼ੁਰ ਕੋ ਟਸਤ ਹੈ, ਪਰਮੇਸ਼ੁਰ ਸਾਖੀ ਰੂਪ ਹੈ, ਪਰਮੇਸ਼ੁਰ ਇਸ ਤਰ੍ਹਾਂ ਦ੍ਰਿਸ਼ਟਾ ਰੂਪ ਹੈ, ਉਹ ਪੜ੍ਹ ਲਿਖ ਕੇ ਇਹ ਗਿਆਨ, ਇੱਕ ਹੁੰਦਾ ਕਮਾਈ ਕਰਕੇ ਵੀ ਆਹ ਅਦਿਸ਼ਟਾ ਹੈ ਜਿਹੜਾ ਪਰਮੇਸ਼ੁਰ ਨੂੰ ਇਹਨ ਸਾਬਰ ਤੱਕ ਪ੍ਰਤਾਪ ਕਰਕੇ ਅਨੁਭਵ ਕਰਨਾ ਤੱਕਣਾ, ਉਹ ਵਿਗਿਆਨ ਆ ਵਿਸ਼ੇਸ਼ ਗਿਆਨ। ਇਸ ਤਰ੍ਹਾਂ ਕਹਿੰਦੇ ਜਿਹੜਾ ਅਪਰੋਖਸ਼ ਗਿਆਨ ਰੂਪੀ ਵਿਸ਼ੇਸ਼ ਗਿਆਨ ਰੂਪੀ ਜੋਦੇ ਨਾਲ ਲਏ ਹੈ। ਚੱਡੇ ਮੋਹ ਜੀਤ ਬੇ ਕੋ ਮਾਰ ਹੀ ਰਟਤ। ਜਿਹੜਾ ਮੋਹ ਰੂਪੀ ਰਾਜਾ ਬੈਰੀ ਇਹਨੂੰ ਕਹਿੰਦੇ ਜਿੱਤਣ ਲਈ ਚੜ੍ਹ ਪਏ ਹੈ, ਧੀਰ ਸੰਤੋਖ ਦਾਨ ਅਪਰੋਖ ਗਿਆਨ ਰੂਪੀ ਜੋਧੇ ਮਾਰ ਲੋ ਮਾਰ ਲਈ ਬੋਲਦੇ। ਦੋਹਰਾ ਸ਼ਰਧਾ ਸਮਤਾ ਸੁਮਤ ਧਰਮ। ਇਸ ਤਰ੍ਹਾਂ ਕਹਿੰਦੇ ਗੁਰੂ ਪਰਮੇਸ਼ਰ ਉੱਪਰ ਸ਼ਰਧਾ ਰੱਖਣੀ, ਸਮਾਨ ਦ੍ਰਿਸ਼ਟੀ, ਸਭ ਨੂੰ ਇੱਕੋ ਜਿਹਾ ਤੱਕਣਾ, ਇੱਕ ਨਿਗਾਹ ਨਾਲ ਸ੍ਰੇਸ਼ਟ ਮਤ ਤੇ ਧਰਮ। ਭਾਉ ਭਲੇ ਇਸ਼ਨਾਨ। ਇਸ ਤਰ੍ਹਾਂ ਭਾਉ ਭਾਵਨਾ ਤੇ ਚੰਗੀ ਤਰ੍ਹਾਂ ਇਸ਼ਨਾਨ ਕਰਨਾ। ਇਤਿਆਦਿਕ ਦਲ ਲੈ ਗੁਰੂ। ਇਸ ਤਰ੍ਹਾਂ ਲੈ ਕੇ ਸਾਰਾ ਚੰਗਾ ਦਲ, ਚੰਗੀ ਫੌਜ ਲੈ ਕੇ ਗੁਰੂ ਨਾਨਕ ਸਾਹਿਬ ਕਰਤ ਭਏ ਪ੍ਰਸਥਾਨ। ਗੁਰੂ ਨਾਨਕ ਸਾਹਿਬ ਜੀ ਨੇ ਰਾਏ ਭੋਏ ਦੀ ਤਲਵੰਡੀ ਤੋਂ ਕਹਿੰਦੇ ਚੱਲਣਾ ਕੀਤਾ, ਜਿਵੇਂ ਕੋਈ ਪਾਤਸ਼ਾਹ ਬੜਾ ਭਾਰੀ ਦਲ ਲੈ ਕੇ ਚੱਲੇ, ਜਿਹੜਾ ਬੈਰੀ ਦਾ ਦਲ ਹੈ ਬੈਰੀ ਰਾਜੇ ਨੂੰ ਮਾਰਨ ਵਾਸਤੇ, ਇਸ ਤਰ੍ਹਾਂ ਤ੍ਰੀਵ ਰੂਪ ਦੇ ਵਿੱਚ ਮਹਾਰਾਜ ਨੇ ਆ ਯੋਧੇ ਲੈ ਕੇ ਜਿਹੜਾ ਮੋਹ ਰੂਪੀ ਰਾਜਾ ਬੈਰੀ ਉਹਨੂੰ ਨਾਲ ਨਾਸ ਕਰਨ ਵਾਸਤੇ ਇੱਥੋਂ ਚੱਲੇ ਹਨ। ਜਿਵੇਂ ਆਪ ਇੱਥੋਂ ਚੱਲ ਕੇ ਸਭ ਤੋਂ ਪਹਿਲਾਂ ਕੁਰਸ਼ੇਤਰ ਆਏ ਸਨ, ਇੱਥੇ ਕੁਰਸ਼ੇਤਰ 'ਤੇ ਜਿਵੇਂ ਨਾਨੂ ਪੰਡਿਤ ਦੇ ਨਾਲ ਗਿਆਨ ਚਰਚਾ ਵਿਚਾਰ ਵਟਾਂਦਰਾ ਹੋਇਆ ਅਤੇ ਆਪ ਜੀ ਨੇ ਮੁੱਖੋਂ ਸ਼ਬਦ ਉਚਾਰਨ ਕੀਤਾ ਸੀ, ਸਲੋਕ ਉਚਾਰਨ ਕੀਤਾ ਸੀ, ਜਿਵੇਂ ਆਪ ਜੀ ਨੇ ਵਚਨ ਕੀਤੇ। ਅਗਲੇ ਹਰਿਆ ਵਿੱਚ ਕਵੀ ਜੀ ਨੇ ਬਹੁਤ ਹੀ ਸੋਹਣੇ ਢੰਗ ਨਾਲ ਬਿਆਨ ਕੀਤੇ। ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਸ਼ਰਧਾ ਸਮਤਾ ਸੁਮਤ ਧਰਮ ਭਾਉ ਭਲੇ ਇਸ਼ਨਾਨ ਇਤਿਆਦਿਕ ਦਲ ਲੇ ਗੁਰੂ ਕਰਤ ਭਏ ਪ੍ਰਸਥਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚਿਤ ਹੈ ਪਾਰ ਬ੍ਰਹਮ ਅਵਨਾਸੀ ਅਗੁਨਾਸ਼ ਹੇ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਤਾਰਨ ਹਾਰ ਜੋ ਸਰਦਾ ਕਰ ਸੇ ਬੰਦੇ ਗੁਰੂ ਪਾਰੇ ਉਚਾਰਨ ਹਾਰ ਤੂੰ ਠਾਕ ਤੁਮ ਪਿਆਰ ਦਾਸ ਜੀਓ।